ਸਾਹਿਬ ਜੀਓ, ਗੁਰ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ, ਨਮੋ ਚਰਨ ਅਰਬਿੰਦ। ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਵੰਦਨਾ, ਸਿਰ ਚਰਨਨ ਪਰਤਾਰ। ਇਕ ਅੰਕਾਰਾ ਸਤਿਗੁਰੂ, ਤਿਹਿ ਪ੍ਰਸਾਦ ਸੱਚ ਹੋਇ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਸਾਹਿਬ ਜੀਓ, ਭਰਤਾ ਮਿਰਤ ਪਏ ਤੇ ਨਾਰੀ, ਰੋਵਹ ਸੇ ਗੁਣ ਕਰਤ ਉਚਾਰੀ, ਸ੍ਰੀ ਗੁਰ ਕਹਿ ਮਰਦਾਨਾ ਸੁਣੀਏ, ਸਭ ਸੰਸਾਰ ਦੁਖੀ ਹੀ ਗੁਣੀਏ, ਫਸੇ ਮੋਹ ਮਹਿ ਰਹਿਤ ਦੁਖਾਰੇ, ਜਗਤ ਉਦਦ ਕੋ ਪਾਇਨ ਪਾਰੇ। ਭਰਤਾ ਮਿਰਤ ਪਏ ਤੇ ਨਾਰੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿਖੇ ਮਹਾਨ ਸੁੰਦਰ ਦੀਵਾਨ ਸਜ ਰਹੇ ਪ੍ਰਕਾਸ਼ ਸੇਵਾ ਦੇ ਨਾਲ ਕੁਝ ਸਮਾਂ ਗੁਰਬਾਣੀ ਦਾ ਪਾਠ ਜਾਪ ਅਤੇ ਨਾਲ ਲਗਵੇਂ ਗੁਰਬਾਣੀ ਦਾ ਕੀਰਤਨ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ ਹੈ, ਕੀਰਤਨ ਤੋਂ ਬਾਅਦ ਆਪਾਂ ਪੜ੍ਹ ਸੁਣ ਰਹੇ ਹਾਂ। ਜਿਵੇਂ ਆਪ ਜੀ ਮਿੰਟ ਕੁੰਬਰੀ ਦੇ ਜ਼ਿਲ੍ਹੇ ਵਿੱਚ ਸਤਕਰਾ ਨਾਮ ਦਾ ਜੋ ਨਗਰ ਹੈ, ਇੱਥੇ ਬਹੁਤ ਹੀ ਸ਼ਾਹੂਕਾਰ ਦੁਖੀ ਸੀ, ਉਸਨੂੰ ਸੁਖੀ ਕਰਨ ਵਾਸਤੇ ਸਤਿਗੁਰੂ ਜੀ ਚਲੇ ਗਏ ਅਤੇ ਇਸ ਨੂੰ ਮਹਾਰਾਜ ਨੇ ਦੱਸਿਆ ਵੀ ਮਾੜੇ ਕਰਮਾਂ ਕਰਕੇ ਮਨੁੱਖ ਨੂੰ ਦੁੱਖ ਹੁੰਦਾ ਹੈ, ਫਿਰ ਉਹਨਾਂ ਦੁੱਖਾਂ ਕਰਕੇ ਰੋਂਦਾ ਪਿੱਟਦਾ ਹੈ, ਇਸ ਲਈ ਵੀ ਦੁੱਖਾਂ ਕਰਕੇ ਰੋਣਾ ਪਿੱਟਣਾ ਨਾ ਪਵੇ, ਮਨੁੱਖ ਨੂੰ ਮਾੜੇ ਕਰਮ ਨਾ ਕਰਨੇ ਚਾਹੀਏ, ਚੰਗੇ ਕਰਮ ਕਰਨੇ ਚਾਹੀਏ, ਜਿਸ ਕਰਕੇ ਸੁਖੀ ਸੁੱਖ ਹੋਵੇ। ਉਹ ਫਿਰ ਕਈ ਸਾਖੀਆਂ ਸੁਣਾਈਆਂ, ਨਾਲ ਹੀ ਮਰਦਾਨੇ ਨੇ ਕਿਹਾ ਕਿ ਮਹਾਰਾਜ ਜੋ ਸਲੋਕ ਉਚਾਰੇ ਇਹਦੇ ਅਰਥ ਸੁਣਾ ਦੇ ਮੈਨੂੰ। ਉਹ ਆਪਾਂ ਸਲੋਕ ਦੇ ਜਿਵੇਂ ਮਹਾਰਾਜ ਨੇ ਅਰਥ ਕਰਕੇ ਸੁਣਾਏ, ਉਹ ਪ੍ਰਸੰਗ ਚੱਲ ਰਿਹਾ ਹੈ। ਕੱਲ੍ਹ ਦੇ ਦੀਵਾਨ ਵਿੱਚ ਜਨਮੇਜਾ ਰਾਜਾ ਜਿਵੇਂ ਵਿਆਸ ਦੇ ਕਹੇ ਹੋਏ ਬਚਨਾਂ ਨੂੰ ਭੁੱਲ ਗਿਆ ਸੀ ਅਤੇ 18 ਗੋਤਾਂ ਵਾਲੇ ਬ੍ਰਾਹਮਣਾਂ ਨੂੰ ਉਹਨੇ ਮਾਰ ਮੁਕਾਇਆ ਸੀ, ਇਹ ਸਰੀਰ 'ਤੇ 18 ਤਰ੍ਹਾਂ ਦੇ ਉਹਦੇ ਕੋਹੜ ਹੋ ਗਿਆ ਸੀ, ਫਿਰ ਰੋਂਦਾ ਸੀ, ਫਿਰ ਵਿਆਸ ਤੋਂ ਜਿੱਥੋਂ ਮਹਾਭਾਰਤ ਸੁਣ ਲੱਗਿਆ, ਫਿਰ ਵੀ ਭੀਮ ਸੈਨ ਨੇ ਵੀ ਜੰਗ ਯੁੱਧ ਵਿੱਚ ਹਾਥੀ ਚਲਾਏ ਜੋ ਉੱਪਰ ਹੀ ਕਹਿੰਦੇ ਘੁੰਮ ਰਹੇ ਹੈ, ਕਿਉਂਕਿ ਉੱਪਰ ਆਕਾਸ਼ ਵਿੱਚ ਇੱਕ ਸਸਮਾਰ ਚੱਕਰ ਹੈ, ਬਹੁਤ ਤਿੱਖੀ ਹਵਾ ਚੱਲਦੀ ਹੈ, ਉਸ ਸਸਮਾਰ ਚੱਕਰ ਦੇ ਵਿੱਚ ਕੋਈ ਵਸਤੂ ਆ ਜਾਏ ਪਰ ਉਹ ਆਕਾਸ਼ ਵਿੱਚ ਹੀ ਘੁੰਮੀ ਜਾਂਦੀ ਹੈ, ਨਾ ਤਾਹ ਜਾਂਦੀ ਹੈ ਨਾ ਠਾਹ ਆਉਂਦੀ ਹੈ। ਹੁਣ ਵੀ ਜਿਹੜੇ ਕੋਈ ਹਵਾਈ ਜਹਾਜ਼ਾਂ ਵਾਲੇ ਹੈ ਉਹ ਸਸਮਾਰ ਚੱਕਰ ਤੋਂ ਬਚ ਕੇ ਰਹਿੰਦੇ ਹੈ, ਉਹ ਜੇ ਉੱਪਰ ਚਲੀ ਜਾਏ ਫਿਰ ਵਸਤੂ ਹੇਠਾਂ ਨਹੀਂ ਆਉਂਦੀ ਅਤੇ ਜੇ ਵਿੱਚ ਉਹਦੇ ਆ ਜਾਏ ਤਾਂ ਫਿਰ ਨਾ ਤਾਹ ਨਾ ਠਾਹ ਫਿਰ ਉੱਚੇ ਘੁੰਮਦੀ ਹੈ। ਫਿਰ ਉਹ ਨੱਕ ਜਾ ਚੜਾਉਣ ਤੋਂ ਵੀ ਇਹ ਨਹੀਂ ਗੱਲ ਸੱਚੀ, ਆਕਾਸ਼ ਵਿੱਚ ਤਾਂ ਇੱਕ ਤੀਲਾ ਨਹੀਂ ਰਹਿ ਸਕਦਾ, ਏਡੇ ਵੱਡੇ ਹਾਥੀ ਅਤੇ ਉਹਨਾਂ ਦੇ ਹੱਡ ਕਿਵੇਂ ਰਹਿ ਗਏ। ਫਿਰ ਉਹ ਵਿਆਸ ਜੀ ਨੇ ਮੰਤਰਾਂ ਦੀ ਸ਼ਕਤੀ ਨਾਲ ਲਿਆ ਕੇ ਦਿਖਾਏ ਉੱਥੇ ਡਿੱਗੇ ਜਿੱਥੇ ਬੈਠੇ ਸੀ, ਫਿਰ ਨੱਕ ਜਾ ਚੜਾਉਣ ਕਰਕੇ ਫਿਰ ਨੱਕ 'ਤੇ ਕੋਹੜ ਰਹਿ ਗਿਆ, ਉਹ ਕੋਹੜ ਦੇ ਰੋਗ ਨਾਲ ਹੀ ਰੋਂਦਾ ਰੋਂਦਾ ਜਨਮੇਜਾ ਵਿਚਾਰਾ ਮਰ ਗਿਆ। ਜੇ ਸੱਤ ਸਾਥੀ ਕਹੀ ਜਾਂਦਾ ਤੇ ਮੁੱਖੋਂ ਨਾ ਕਹਿੰਦਾ ਵੀ ਇਹ ਨਿਰਾ ਝੂਠ ਹੈ, ਇਹ ਸੰਬੰਧ ਕੰਮ ਕਰਨਾ ਕਰਦਾ ਤੇਰੇ ਨਿਰੋਗ ਹੋ ਜਾਣਾ ਸੁਖੀ ਹੋ ਜਾਣਾ ਸੀ। ਸੋ ਸਤ ਸ਼ਾਸਤਰਾਂ ਦਾ ਜਿਹੜਾ ਲਹਿਜਾ ਇੱਥੇ ਕਿੰਤੂ ਪਰੰਤੂ ਕਰਨ ਰੂਪ ਮਾਰਨ ਕਰਮ ਕੀਤਾ, ਬਾਕੀ ਸੱਤ 18 ਤਰ੍ਹਾਂ ਦੇ ਗੋਪਨ ਬ੍ਰਹਮਣ ਘਰ ਵਾਲੀ ਪਿੱਛੇ ਲੱਗ ਕੇ ਮਾਰਤੇ, ਇਸ ਕਰਕੇ ਰੋਇਆ। ਇਵੇਂ ਜਿਹੜਾ ਵਿਦਵਾਨ ਹੈ ਉਹ ਆਪਣੀ ਵਿਦਵਾਨਗੀ ਦੇ ਹੰਕਾਰ ਕਰਕੇ ਫਿਰ ਜਿਵੇਂ ਗਿਆਨ ਜਿਹਾ ਗਵਾ ਕੇ ਰੋਂਦਾ ਹੈ, ਜੋ ਤੇਲੀ ਗਾਂਗੇ ਰਾਹੀਂ ਵਿਚਾਰਾ ਬ੍ਰਹਮਣ ਰੋਇਆ ਸੀ ਭੋਜ ਰਾਜੇ ਦੀ ਸਭਾ ਵਿੱਚ। ਇਸ ਤਰ੍ਹਾਂ ਮਨੁੱਖ ਜਦੋਂ ਵੀ ਕੋਈ ਮੰਦ ਕਰਮ ਕਰਦਾ ਇਹਨੇ ਹੰਕਾਰ ਕਰਨ ਰੂਪੀ ਮਾੜਾ ਕਰਮ ਕਰਿਆ, ਜਿਸ ਕਰਕੇ ਗਵਾਨ ਗਵਾ ਕੇ ਰੋਇਆ ਵਿਚਾਰਾ ਕਰੇ ਜਾ ਕੇ ਅਸੀਂ ਤੇਲੀਆਂ ਤੋਂ ਹਾਰ ਗਏ। ਇਸ ਤਰ੍ਹਾਂ ਇਹਦੇ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸੁਣੇ ਨੇ। ਅਜ ਬਾਲੀ ਰੋਵੈ ਨਾਹੇ ਪਤਾਰ, ਇੱਕ ਲੜਕੀ ਜਦੋਂ ਉਹਨੂੰ ਪਤੀ ਨਾ ਪ੍ਰਾਪਤ ਹੋਇਆ ਉਹ ਵੀ ਕਹਿੰਦੇ ਰੋਂਦੀ ਹੈ। ਉਹ ਜਿਵੇਂ ਵੀ ਇਹ ਪ੍ਰਸੰਗ ਲੜਕੀ ਦਾ ਆ ਰਿਹਾ ਹੈ ਅਪਰਣ ਕੇ ਸੁਣੀਏ ਜੀ। ਭਰਤਾ ਮ੍ਰਿਤ ਭਏ ਤੇ ਨਾਰੀ, ਬਾਹਰ ਜਿਹੜਾ ਸਪਸ਼ਟ ਸਿੱਧਾ ਅਰਥ ਇਹੀ ਹੈ ਕਿ ਹੇ ਸ਼ਾਹੂਕਾਰਾ, ਜਿਵੇਂ ਕਿਸੇ ਇਸਤਰੀ ਦਾ ਪਤੀ ਮਰ ਜਾਏ ਉਹ ਪਤੀ ਦੇ ਮਰਨੇ ਕਰਕੇ ਰੋਵੈ ਸੇ ਗੁਣ ਕਰਤ ਉਚਾਰੀ, ਆਪਣੇ ਪਤੀ ਦੇ ਗੁਣਾਂ ਨੂੰ ਉਚਾਰਨ ਕਰਦੀ ਹੋਈ ਵਿਚਾਰੀ ਤਾਹਾਂ ਮਾਰ ਮਾਰ ਕੇ ਰੋਂਦੀ, ਸਿਆਪੇ ਕਰਦੀ ਕਿ ਉਹਨੇ ਪਾਉਂਦੀ ਹੈ ਵੀ ਮੇਰਾ ਮਾਲਕ ਇਹੋ ਜਿਹਾ ਸੀ ਹੁਣ ਉਹ ਮਰ ਗਿਆ ਹੈ, ਮੇਰੀ ਖਬਰਗਾਰੀ ਕੌਣ ਕਰੇਗਾ, ਕੌਣ ਹੁਣ ਮੇਰੇ ਪਾਲਣ ਪੋਸ਼ਣ ਦਾ ਖਾਣ ਪੀਣ ਦਾ ਪ੍ਰਬੰਧ ਕਰੇਗਾ। ਜਿਵੇਂ ਉਹਦੇ ਗੁਣਾਂ ਨੂੰ ਉਚਾਰਨ ਕਰਕੇ ਦੂਜਿਆਂ ਨਾਲ ਰੋਂਦੀ ਪਿਟਰੀ ਹੈ ਬਾਹਰ ਅਰਥ ਹੈ। ਹੁਣ ਜਿਹਦੇ 'ਤੇ ਉਹ ਬਾਲੀ ਰੋਵੈ ਨਾਹੇ ਪਤਾਰ, ਵੀ ਬਾਲੀ ਨੂੰ ਲੜਕੀ ਦਾ ਹੈ, ਉਹ ਦਿਵਯੋਦਾਸ ਰਾਜੇ ਦੀ ਇੱਕ ਲੜਕੀ ਸੀ, ਜਦੋਂ ਵਡੇਰੀ ਹੋਈ ਜਿੱਥੇ ਉਹ ਸਗਨ ਸੁਗਨ ਹੋਇਆ ਅਤੇ ਬਰਾਤ ਜੁੜ ਕੇ ਆਈ, ਜਦੋਂ ਫੇਰੇ ਹੋਣ ਲੱਗੇ ਬੇਦੀ ਵਿੱਚ ਬੈਠਿਆਂ ਅਤੇ ਉਹ ਘਰ ਵਾਲਾ ਮਰ ਗਿਆ। ਫਿਰ ਕੋਈ ਲੱਭ ਲੁਭ ਕੇ ਹੋਰ ਦੇ ਨਾਲ ਉਦੋਂ ਵਿਆਹ ਕਰਾਉਣਾ ਚਾਹਿਆ, ਜਦੋਂ ਉਹ ਫੇਰਿਆਂ 'ਤੇ ਬੈਠੇ ਉਹ ਵੀ ਮਰ ਗਿਆ। ਇਸ ਤਰ੍ਹਾਂ ਜਿਹੜੇ ਉਹ ਕਹਿੰਦੇ ਜਦੋਂ ਉਹਦਾ ਫੇਰੇ ਹੋਣ ਉਦੋਂ ਹੀ ਮਰ ਜੇ, ਉੱਥੇ ਹੀ ਇੱਕ ਹੀ ਮਰ ਗਏ। ਫਿਰ ਰਾਜੇ ਨੇ ਕਿਤੇ ਪੁੱਛਿਆ ਵੀ ਗੱਲ ਕੀ ਹੈ। ਜੋਤਸ਼ੀਆਂ ਨੇ ਕਿਹਾ ਵੀ ਇਹ ਰਾਜਨ, ਇਹਨੇ ਪਿਛਲੇ ਕਰਮ ਵਿੱਚ ਬਹੁਤ ਕੋਈ ਮਾੜੇ ਕਰਮ ਕੀਤੇ, ਜਿਸ ਕਰਕੇ ਇਹਦੀ ਸ਼ਾਦੀ ਨਹੀਂ ਹੋ ਸਕਦੀ, ਇਹਨੂੰ ਪਤੀ ਨਹੀਂ ਮਿਲ ਸਕਦਾ ਹੈ। ਹੋਰ ਤਾਂ ਹੋਰ ਕੀ ਹੈ ਵੀ ਜੇ ਤੇਰੇ ਘਰੇ ਵੀ ਰਹਿ ਗਈ, ਤੇਰਾ ਰਾਜ ਭਾਗ ਵੀ ਨਸ਼ਟ ਹੋਊਗਾ। ਇਹ ਪਤੀ ਤੇਰੇ ਮਰਦੇ ਮਰਦੇ ਹੈ, ਵਿੱਚੇ ਤੂੰ ਕਹਿੰਦੇ ਔਖਾ ਹੋਊਗਾ। ਇਸ ਕਰਕੇ ਲੜਕੀ ਨੂੰ ਤੂੰ ਜੰਗਲ ਵਿੱਚ ਛੱਡਿਆ, ਅਤੇ ਉਸ ਵੇਲੇ ਰਾਜੇ ਨੇ ਵੀ ਮੇਰਾ ਰਾਜ ਭਾਗ ਜਾਊਗਾ। ਇਉਂ ਡਰਦਿਆਂ ਹੋਇਆ ਫਿਰ ਲੜਕੀ ਨੂੰ ਚੰਗੀ ਤਰ੍ਹਾਂ ਉਹ ਗਹਿਣੇ ਗੁਣੇ ਜੇ ਪਾ ਕੇ, ਹੋਰ ਚੰਗੇ ਕੱਪੜੇ ਜੇ ਦੇ ਕੇ, ਅਤੇ ਵੱਡਾ ਸਾਰਾ ਇੱਕ ਸੰਦੂਕ ਜਿਹਾ ਬਣਾ ਲਿਆ, ਅਤੇ ਉਹਦੇ ਵਿੱਚ ਪਾ ਕੇ ਜੰਗਲ ਵੀ ਛੱਡ ਆਇਆ। ਉੱਥੇ ਰੱਖਿਆ ਜੰਗਲ ਵੀ ਸੰਦੂਕ ਜਿਹਾ, ਅਤੇ ਉਹ ਵਿਚਾਰੀ ਲੜਕੀ ਦਰਖਤੇ ਹੇਠਾਂ ਬੈਠੀ ਹੈ ਵੀ ਪਤਾ ਨਹੀਂ ਮੈਂ ਪਿਛਲੇ ਜਨਮ ਕਿਸ ਕੀ ਮਾੜਾ ਕਰਮ ਕੀਤਾ, ਨਾ ਤਾਂ ਮੇਰਾ ਵਿਆਹ ਹੋਇਆ, ਅੱਜ ਰਾਜੇ ਪਿਓ ਨੇ ਵੀ ਘਰੋਂ ਕੱਢਤਾ, ਅਤੇ ਉਹ ਨਿਮੋਹ ਝੁਣੇ ਹੋਏ ਜੀ ਬੈਠੀ ਹੈ ਅਤੇ ਰੋਂਦੀ ਹੈ। ਅਤੇ ਰੋਂਦੀ ਨੂੰ ਦੇਖ ਦੂਖ ਕੇ ਦਰਖਤ ਦੇ ਉੱਪਰ ਪੰਛੀਆਂ ਦਾ ਜੋੜਾ ਬੈਠਾ ਸੀ, ਉਹਨਾਂ ਨੂੰ ਕਿਸੇ ਪਿਛਲੇ ਸਮੇਂ ਕੋਈ ਤਪੱਸਿਆ ਦੇ ਕਾਰਨ ਕਰਕੇ ਗਿਆਨ ਸੀ, ਤਾਂ ਪਰਮੇਸ਼ਰ ਵਾਹਿਗੁਰੂ ਦੀ ਮੌਜ ਹੈ, ਜਿਹਨੂੰ ਮਰਜ਼ੀ ਗਿਆਨ ਦੇ ਦੇ, ਮਨੁੱਖ ਦੀ ਗੱਲ ਕੀ ਹੈ। ਜਿਵੇਂ ਆ ਗੁਰੂ ਹਰਗੋਬਿੰਦ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਜਿਹੜਾ ਘੋੜਾ ਸੀ, ਉਹ ਜਦੋਂ ਤੰਬਾਕੂ ਜਿਹੜਾ ਖੇਤ ਜਾ ਗਿਆ ਸੀ, ਉਹ ਅੱਗੇ ਨਹੀਂ ਲੰਘਦਾ ਸੀ, ਅਤੇ ਮਹਾਰਾਜ ਨੇ ਉਹ ਸ਼ੰਕ ਜੀ ਵੀ ਮਾਰੀ, ਫਿਰ ਵੀ ਉੱਥੇ ਟੱਪ ਟੁੱਪ ਜੇ ਕਰ ਗਿਆ। ਮਹਾਰਾਜ ਕਹਿੰਦੇ ਇਹ ਗੱਲ ਕੀ ਹੈ, ਅੱਗੇ ਕਿਉਂ ਨਹੀਂ ਤੁਰਦਾ? ਸਿੰਘਾਂ ਨੇ ਦੇਖਿਆ ਕਿ ਮਹਾਰਾਜ ਤੰਬਾਕੂ ਬੀਜਿਆ ਹੋਇਆ ਹੈ। ਕਹਿੰਦੇ ਵੀ ਫਿਰ ਤਾਂ ਇਹ ਸਿਆਣਾ ਜਾਣਦਾ ਹੈ, ਇਹਦੇ ਨਾਲ ਤਾਂ ਭ੍ਰਿਸ਼ਟੀ ਹੋ ਜਾਵਾਂਗੇ ਆਪਾਂ। ਇਸ ਕਰਕੇ ਜਾਣੀ ਐਸਾ ਕਈਆਂ ਨੂੰ ਪਤਾ ਚੱਲ ਜਾਂਦਾ ਵੀ ਆਹ ਚੀਜ਼ ਠੀਕ ਹੈ, ਨਹੀਂ ਉਹ ਨਹੀਂ ਕਰਦੇ। ਉਹ ਇਸ ਤਰ੍ਹਾਂ ਫਿਰ ਉਹ ਜਿਹੜੀ ਉਹ ਦੋ ਜੋੜਾ ਬੈਠਾ ਪੰਛੀਆਂ ਦਾ, ਉਹ ਘਰ ਵਾਲੀ ਨੇ ਪੰਛੀ ਨੇ ਪੁੱਛਿਆ ਵੀ ਇਹਨੇ ਕੀ ਇਹ ਮਾੜਾ ਕਰਮ ਕੀਤਾ ਜਿਸ ਕਰਕੇ ਇੱਥੇ ਬੈਠੀ ਰਾਜੇ ਦੀ ਲੜਕੀ ਮਿਲ ਕੇ ਕਰਮ ਕੱਢੀ। ਉਹ ਫਿਰ ਪੰਛੀ ਨੇ ਇਹਦੇ ਪਿਛਲੇ ਜਨਮ ਦੀ ਗਾਥਾ ਸੁਣਾਈ, ਕਹਿੰਦੇ ਸੁਣ ਲਾ, ਇਹ ਜਿਹੜੀ ਲੜਕੀ ਬੈਠੀ ਹੈ ਨਾ ਦਰਖਤ ਹੇਠ, ਪਿਛਲੇ ਜਨਮ ਵਿੱਚ ਇਹ ਬੜੇ ਤਕੜੇ ਵਿਦਵਾਨ ਬ੍ਰਾਹਮਣ ਦੀ ਲੜਕੀ ਸੀ, ਇਹ ਤਾਂ ਇੱਕੋ ਇੱਕ ਹੀ ਸੀ, ਹੋਰ ਉਹਦੇ ਪੰਡਿਤ ਦੇ ਕੋਈ ਬੱਚਾ ਹੈ ਨਹੀਂ ਸੀ। ਅਤੇ ਉਹ ਪੰਡਿਤ ਨੇ ਫਿਰ ਲੜਕੀ ਨੂੰ ਆਪਣੇ ਵਾਂਗੂ ਵਿਦਿਆ ਪੜ੍ਹਾਈ, ਵਿਦਵਾਨ ਬਣਾ ਤਾ। ਫਿਰ ਉਹ ਇਸੇ ਤਰ੍ਹਾਂ ਵੀ ਚਲੋ ਸਾਡੇ ਬੱਚਾ ਹੈ ਨਹੀਂ ਹੈ, ਕੋਈ ਬ੍ਰਾਹਮਣਾਂ ਦਾ ਬੱਚਾ ਲੈ ਲਿਆ ਉਹਨੇ, ਉਹ ਪਾਲ ਪੋਲ ਲਿਆ, ਉਹਨੂੰ ਵੀ ਪੜ੍ਹਾ ਦਿੱਤਾ। ਫਿਰ ਖਿਆਲ ਕੀਤਾ ਵੀ ਚਲੋ ਹੋਰ ਕਿੱਧਰੋਂ ਲੱਭਦੇ ਫਿਰਾਂਗੇ, ਇਹ ਬੱਚਾ ਸਿਆਣਾ ਹੈ, ਕਿਉਂ ਨਾ ਹੋਵੇ ਇਹਦੇ ਨਾਲ ਹੀ ਆਪਣੀ ਲੜਕੀ ਵਿਆਹ ਦੇਈਏ, ਆਪੇ ਇਹ ਘਰ ਨਾਲ ਮਿਲ ਕੇ ਸੰਭਾਲੀ ਜਾਣਗੇ। ਇਸ ਤਰ੍ਹਾਂ ਜਿਹੜਾ ਬ੍ਰਾਹਮਣ ਦਾ ਬੱਚਾ ਪਾਲਿਆ ਪੋਸਿਆ ਕਰੇ ਸੀ, ਉਹਦੇ ਨਾਲ ਜਦ ਸ਼ਾਦੀ ਕਰਤੀ, ਵੀ ਜਿੰਨਾ ਚਿਰ ਤਾਂ ਇਹ ਉਹ ਠੀਕ ਠਾਕ ਪਿਓ ਰਿਹਾ ਜੀ ਦਾ, ਉਹਨਾਂ ਚਿਰ ਤਾਂ ਇਹ ਦਾਦੀ ਜੀ ਠੀਕ ਠਾਕ ਰਹੀ, ਮਗਰੋਂ ਆਪਣੇ ਘਰ ਵਾਲੀ ਨੂੰ ਲੱਗ ਗਈ ਇਹ ਵੀ ਤੂੰ ਕੌਣ ਹੈ, ਕਿੱਥੋਂ ਦਾ, ਤੂੰ ਸਾਡੇ ਘਰ ਆ ਕੇ ਪਲਿਆ ਹੈ, ਤੇਰਾ ਕੋਈ ਥਾਂ ਟਿਕਾਣਾ ਹੈ ਨਹੀਂ ਹੈ, ਤੂੰ ਮੇਰੇ ਕੀ ਅੱਗੇ ਬੋਲਦਾ, ਸਾਡੇ ਘਰ ਰਹਿੰਦਾ। ਕਹਿੰਦੇ ਉਹ ਫਿਰ ਜਿਹੜਾ ਬ੍ਰਹਮਣ ਦਾ ਲੜਕਾ ਸੀ, ਉਹ ਇਹਦੀਆਂ ਗੱਲਾਂ ਗੁੱਲਾਂ ਜਿਹੀਆਂ ਸੁਣ ਕੇ, ਆਕੀ ਸੁਣ ਕੇ, ਅਤੇ ਫਿਰ ਉਹ ਘਰੋਂ ਨਿਕਲ ਗਿਆ, ਚਲਾ ਗਿਆ। ਉਹਦੇ ਨਿਕਲ ਕਰਕੇ ਫਿਰ ਇਹ ਕਹਿੰਦੇ ਨਿਡਰ ਹੋ ਗਈ, ਇਹ ਲੱਗ ਗਈ ਵਿਚਾਰ ਕਰਨ। ਇਸ ਤਰ੍ਹਾਂ ਕਹਿੰਦੇ ਫਿਰ ਉਦੋਂ ਬਾਅਦ ਫਿਰ ਇਹ ਵਟਾਉਣਾ ਦਾ ਕੰਮ ਕਰਨ ਲੱਗ ਪਈ, ਹੋਰ ਜਿਹੜੀਆਂ ਕੋਈ ਇਸਤਰੀਆਂ ਉਹਨਾਂ ਨੂੰ ਪ੍ਰੇਰ ਕਰਕੇ ਦੂਜਿਆਂ ਪੁਰਖਾਂ ਨਾਲ ਮਿਲਾਉਂਦੀ, ਬਦਮਾਸ਼ੀ ਕਰਦੀ, ਕਰਾਉਂਦੀ। ਇੱਕ ਚੰਗੀ ਕੋਈ ਸਤੀ ਸੁਹਾਗਣ ਸੀ, ਜਦੋਂ ਉਹਦੇ ਪਤੀ ਨੂੰ ਇਸ ਤਰ੍ਹਾਂ ਨੇ ਭਟਕਾਇਆ, ਉਹਨੇ ਵੀ ਫਿਰ ਮਨ ਵਿੱਚ ਦੁਖੀ ਹੋ ਕੇ ਇਸ ਤਰ੍ਹਾਂ ਦਾ ਦੁਰ ਸੀਸੇ ਨੂੰ ਦੇ ਦਿੱਤੀ ਵੀ ਤੂੰ ਜਿਵੇਂ ਐਂ ਕਰਦੀ ਹੈ ਨਾ, ਜੇ ਤੈਨੂੰ ਪਤੀ ਨਾ ਮਿਲੇ, ਤੈਨੂੰ ਪਤਾ ਹੋਰ ਹੋਵੇ, ਫਿਰ ਤੂੰ ਇਹ ਤੈਨੂੰ ਪਤਾ ਚੱਲੇ। ਇਸ ਤਰ੍ਹਾਂ ਫਿਰ ਉਹਦੇ ਸਰਾਪ ਕਰਕੇ ਹੁਣ ਇਹਨੂੰ ਪਤੀ ਨਹੀਂ ਪ੍ਰਾਪਤ ਹੋ ਰਿਹਾ, ਦੁਰ ਸੀਸ ਲੱਗ ਗਈ, ਇਹਨੇ ਪਿਛਲਾ ਆਹ ਮਾੜਾ ਕਰਮ ਕੀਤਾ ਹੈ ਉਹਦੇ ਕਰਕੇ ਆਏ। ਭਾਵੇਂ ਰਾਜੇ ਦੀ ਲੜਕੀ ਹੈ ਪਰ ਮਾੜਾ ਕਰਮ ਦਾ ਫਲ ਤਾਂ ਮਾੜਾ ਹੀ ਹੈ ਨਾ। ਇਸ ਤਰ੍ਹਾਂ ਜਦੋਂ ਹੁਣ ਦਿਵਯੋਦਾਸ ਰਾਜੇ ਦੀ ਲੜਕੀ ਨੇ ਉਹ ਪੰਛੀ ਦੇ ਰਾਹੀਂ ਆਪਣਾ ਪਿਛਲੇ ਜਨਮ ਦੀ ਗਾਥਾ ਸੁਣੀ, ਫਿਰ ਉਹ ਬਹੁਤ ਤਾਹਾਂ ਮਾਰ ਕੇ ਉੱਥੇ ਜੰਗਲ ਵਿੱਚ ਹੀ ਰੋਣ ਲੱਗ ਪਈ ਵੀ ਮੈਂ ਪੜ ਪਿਛਲੇ ਜਨਮ ਕਿ ਮਾੜਾ ਕਰਮ ਕਿਉਂ ਕਰਨਾ ਸੀ, ਮੇਰਾ ਕੀਤਾ ਹੋਇਆ ਕਰਮ ਮੇਰੇ ਅੱਗੇ ਹੀ ਆ ਰਿਹਾ ਹੈ, ਅਜੇ ਰਾਜੇ ਦੀ ਲੜਕੀ ਬਣੀ ਹੋ ਕੇ ਕਿ ਮਾੜੇ ਕਰਮ ਕਰਕੇ ਮੈਂ ਜੰਗਲ ਵਿੱਚ ਬੈਠੀ ਹਾਂ ਅਤੇ ਰਾਜੇ ਨੇ ਵੀ ਮੈਨੂੰ ਪੁੱਛਿਆ ਨਹੀਂ ਹੈ, ਇਹ ਮੇਰੇ ਕੀਤਾ ਕਰਮ ਮੇਰੇ ਅੱਗੇ ਆਇਆ ਹੈ, ਇਸ ਕਰਕੇ ਬਾਲੀ ਰੋਵੈ ਨਾਹੀਂ ਪਤਾਰ। ਜਦੋਂ ਬਾਲੀ ਲੜਕੀ ਨੂੰ ਪਤੀ ਨਾ ਪ੍ਰਾਪਤ ਹੋਇਆ, ਉਹ ਵਿਚਾਰੀ ਜੰਗਲ ਵਿੱਚ ਬੈਠੀ ਹੋਈ ਜਿਵੇਂ ਰੋਂਦੀ ਸੀ, ਉਹ ਭਾਈ ਸ਼ਾਹੂਕਾਰ ਆ ਜਿਹੜੇ ਕੋਈ ਭਾਵੇਂ ਕੋਈ ਇਸਤਰੀ ਭਾਵੇਂ ਕੋਈ ਪੁਰਸ਼ ਹੈ ਮਾੜਾ ਕਰਮ ਕਰਦਾ ਉਹਨੂੰ ਦੁੱਖ ਹੁੰਦਾ, ਫਿਰ ਉਹ ਰੋਂਦੇ ਹਨ। ਸ੍ਰੀ ਗੁਰ ਕਹਿ ਮਰਦਾਨਾ ਸੁਣੀਏ। ਨਾਨਕ ਸਾਹਿਬ ਜੀ ਕਹਿਣ ਲੱਗੇ ਇਹ ਵੀ ਮਰਦਾਨਾ ਅਥਵਾ ਸ਼ਾਹੂਕਾਰਾ ਤੂੰ ਧਿਆਨ ਦੇ ਕੇ ਸੁਣ ਲਾ, ਸੁਣ ਲਈਏ। ਸਭ ਸੰਸਾਰ ਦੁਖੀ ਹੀ ਗੁਣੀਏ। ਹੇ ਸ਼ਾਹੂਕਾਰਾ, ਹੇ ਭਾਈ ਮਰਦਾਨਾ, ਕਹਿੰਦੇ ਸਾਰਾ ਸੰਸਾਰ ਜਿੰਨਾ ਵੀ ਹੈ ਸਾਰਾ ਕਹਿੰਦੇ ਦੁਖੀ ਵਿਚਾਰ ਲਈਏ, ਨਾਨਕ ਦੁਖੀ ਆ ਸਭ ਸੰਸਾਰ। ਇਸ ਦਾ ਅਰਥ ਹੋ ਰਿਹਾ ਵੀ ਜਿੰਨਾ ਸੰਸਾਰ ਹੈ ਇਹਦੇ ਵਿੱਚ ਜਿੰਨੇ ਜੀਵ ਜੰਤ ਹੈ ਸਾਰੇ ਹੀ ਦੁਖੀ ਹਨ, ਕੋਈ ਬਹੁਤੇ ਆ ਕੋਈ ਥੋੜੇ ਹਨ। ਫਸੇ ਮੋਹ ਮਹਿ ਰਹਿਤ ਦੁਖਾਰੇ। ਲੋਕੇ ਪਰਿਵਾਰ ਦੇ ਮੋਹ ਦੇ ਵਿੱਚ ਫਸੇ ਹੋਏ ਇਹ ਜਿੰਨੇ ਲੋਕ ਹੈ ਸਾਰੇ ਕਹਿੰਦੇ ਦੁਖੀ ਰਹਿੰਦੇ, ਰੋਂਦੇ ਪਿੜਦੇ ਰਹਿੰਦੇ ਹਨ। ਜਗਤ ਉਦਦ ਕੋ ਪਾਏ ਨ ਪਾਰੇ। ਜਿਹੜਾ ਸੰਸਾਰ ਹੈ ਸਮੁੰਦਰ ਵਰਗਾ ਹੈ, ਸਮੁੰਦਰ ਵਿੱਚ ਜਿਵੇਂ ਪਾਣੀ ਬਹੁਤ ਹੁੰਦਾ ਹੈ ਉਹਦਾ ਹੱਦ ਬੰਨਾ ਨਹੀਂ ਹੁੰਦਾ ਹੈ, ਇਸ ਤਰ੍ਹਾਂ ਸੰਸਾਰ ਸਮੁੰਦਰ ਦੇ ਵਿੱਚ ਦੁੱਖਾਂ ਰੂਪੀ ਜਿਹੜਾ ਪਾਣੀ ਹੈ ਉਹਦਾ ਵੀ ਕੋਈ ਹੱਦ ਬੰਨਾ ਨਹੀਂ ਹੈ, ਜਿਤਨਾ ਵੱਡਾ ਸੰਸਾਰ ਉਹਨੇ ਵੱਡੇ ਦੁੱਖ ਵੀ ਹਨ ਇਸ ਵਿੱਚ। ਦੋਹਰਾ ਵਾਹਿਗੁਰੂ ਸਤਨਾਮ ਜੋ। ਇਸ ਕਰਕੇ ਸ਼ਾਹੂਕਾਰਾ ਤਥਾ ਭਾਈ ਮਰਦਾਨਾ ਜਿਹੜਾ ਸਤਨਾਮ ਵਾਹਿਗੁਰੂ ਹੈ, ਮੰਨੈ ਸੋ ਜਿਣ ਜਾਏ, ਜਿਹੜਾ ਕਹਿੰਦੇ ਉਹਦਾ ਮੰਨਣ ਕਰਦਾ ਹੈ ਭਾਵ ਨਾਮ ਤੇ ਭਰੋਸਾ ਕਰਦਾ ਹੈ, ਉਹ ਮਨੁੱਖ ਜਨਮ ਦੀ ਬਾਜੀ ਨੂੰ ਜਿੱਤ ਜਾਂਦਾ ਹੈ। ਔਰ ਕਰਮ ਲੇਖੈ ਬਿਖੈ। ਬਾਕੀ ਹੋਰ ਜਿਹੜੇ ਖੁਸ਼ੀ ਕਰਮ ਕਰਕੇ ਕਰਮ ਕੀਤੇ ਜਾਂਦੇ ਉਹ ਤਾਂ ਧਰਮਦਾਸ ਦੇ ਲੇਖੇ ਵਿੱਚ ਹੈ, ਉਹਨਾਂ ਕੀਤੇ ਹੋਏ ਕਰਮਾਂ ਦਾ ਹਿਸਾਬ ਕਿਤਾਬ ਹੁੰਦਾ, ਉਹਨਾਂ ਅਨੁਸਾਰ ਫਿਰ ਦੁੱਖ ਸੁੱਖ ਮਿਲਦੇ ਹਨ। ਨਹਿ ਕੋ ਛੁੱਟਣ ਉਪਾਏ। ਪਰਮੇਸ਼ਰ ਦੇ ਨਾਮ ਤੋਂ ਬਗੈਰ ਹੋਰ ਕੋਈ ਕਰਮਾਂ ਕਰਕੇ ਛੁੱਟਣ ਦਾ ਉਪਰਾਲਾ ਹੀਲਾ ਨਹੀਂ, ਕਰਮਾਂ ਕਰਕੇ ਤਾਂ ਫਸਦਾ ਹੀ ਹੈ, ਜਿਵੇਂ ਸੋਨੇ ਦੀ ਬੇੜੀ ਹੋਵੇ ਜਾਂ ਲੋਹੇ ਦੀ ਬੇੜੀ ਹੋਵੇ ਅਤੇ ਦੋਵੇਂ ਹੱਥਕੜੀਆਂ ਹੀ ਹੈ, ਬੰਨਣ ਦਾ ਕੰਮ ਕਰਦੀਆਂ। ਲੋਹੇ ਦੀ ਬੇੜੀ ਨਾਲ ਵੀ ਹੱਥ ਪੈਰ ਵੱਜ ਜਾਂਦੇ ਹੈ ਅਤੇ ਸੋਨੇ ਦੀ ਬੇੜੀ ਬਣਾ ਕੇ ਵੀ ਹੱਥ ਪੈਰ ਬੰਨੇ ਵੱਜ ਤਾਂ ਜਾਂਦੇ ਹੀ ਨੇ। ਇਸ ਤੋਂ ਜਿਹੜੇ ਪਾਪ ਅਤੇ ਪੁੰਨ ਹੈ ਦੋਵੇਂ ਸੋਨੇ ਲੋਹੇ ਦੀ ਬੇੜੀ ਵਾਂਗ ਹੈ, ਦੋਵੇਂ ਹੀ ਮਨੁੱਖ ਨੂੰ ਜੇ ਸੁਖੀ ਹੁੰਦਾ ਤਾਂ ਕਾਰਜਾ ਹੋ ਜਾਂਦਾ, ਈਰਖਾ ਕਰਦਾ ਦੂਜਿਆਂ ਨਾਲ ਔਖਾ ਹੁੰਦਾ। ਮੈਥੋਂ ਇਹ ਬਹੁਤਾ ਵੱਡਾ ਸੁਖੀ ਕਿਉਂ ਹੈ? ਦੁਖੀ ਹੋਵੇ ਫਿਰ ਤਾਂ ਉਹ ਘਰੋਣਾ ਹੀ ਪਿੱਟਣਾ ਹੈ, ਉਹ ਸੁਖੀ ਹੈ ਮੈਂ ਕਿਉਂ ਦੁਖੀ ਹਾਂ? ਇਸ ਕਰਕੇ ਵੀ ਭਾਈ ਸ਼ਾਹੂਕਾਰਾ ਅਥਵਾ ਮਰਦਾਨੇ ਪਰਮੇਸ਼ਰ ਦੇ ਨਾਮ ਜਪਣ ਤੋਂ ਬਗੈਰ ਹੋਰੇ ਦੁੱਖਾਂ ਤੋਂ ਛੁੱਟਣ ਦਾ ਉਪਰਾਲਾ ਕੋਈ ਹੀਲਾ ਹੈ ਨਹੀਂ ਹੈ। ਨਾਮ ਜਪਣਾ ਚਾਹੀਏ ਜਿਸ ਕਰਕੇ ਸੁਖੀ ਹੋ ਜਾਈਦਾ ਹੈ। ਹਿਰਦੇ ਸੋਧ ਸੇਵਹਿ ਸ੍ਰੀ ਨਾਮੋ, ਇਹ ਵੀ ਸ਼ਾਹੂਕਾਰਾ ਜਿਹੜਾ ਹਿਰਦੇ ਨੂੰ ਸ਼ੁੱਧ ਕਰਕੇ ਨਾਮ ਦਾ ਸੇਵਨ ਕਰਦਾ ਹੈ, ਭਾਵ ਹਿਰਦੇ ਵਿੱਚੋਂ ਕਪਟ ਛਲ ਛੱਡ ਕੇ ਫਿਰ ਨਾਮ ਜਪਦਾ ਹੈ। ਨਹ ਤਿਨ ਕੋ ਲੇਖੈ ਸੋ ਕੰਮ, ਕਹਿੰਦੇ ਜਿਹੜਾ ਲੇਖੇ ਦੇ ਨਾਲ ਕੋਈ ਕੰਮ ਨਹੀਂ ਹੈ, ਭਾਵ ਧਰਮ ਰਾਜ ਦੇ ਉਹ ਜਿਹੜਾ ਕੋਈ ਲੇਖਾ ਜੋਖ ਹੈ ਵੀ ਉਹ ਦੇਣਾ ਵੀ ਤੂੰ ਆਹ ਕੀਤਾ ਇਹਦਾ ਕਰਮ ਆਹ ਫਲ ਭੋਗ, ਆਹ ਕੀਤਾ ਤੂੰ ਇਹਦਾ ਆਹ ਭੁੱਖ ਦੁੱਖ ਭੋਗ, ਉਹ ਲੇਖੇ ਦੇ ਨਾਲ ਉਹਦਾ ਕੋਈ ਕੰਮ ਨਹੀਂ ਰਹਿੰਦਾ। ਹਿਸਾਬ ਕਿਤਾਬ ਕੀਤੇ ਜੇ ਕਰਮ ਕੀਤੇ ਅਨੁਸਾਰ ਉਹ ਔਖਾ ਨਹੀਂ ਹੁੰਦਾ ਹੈ। ਧਰਮ ਰਾਏ ਕੋ ਕਾਗਜ਼ ਫਾਰੈ, ਇਹ ਸ਼ਾਹੂਕਾਰ ਜਿਹੜਾ ਸ਼ੁੱਧ ਹਿਰਦੇ ਨਾਲ ਪਰਮੇਸ਼ਰ ਦਾ ਨਾਮ ਜਪਦਾ ਉਹ ਤਾਂ ਤੇਰੇ ਧਰਮ ਰਾਜ ਦੇ ਕਾਗਜ਼ੇ ਹੈ ਨਾ, ਲਿਖੇ ਜੋਖੇ ਵਾਲੇ ਜਿਨ੍ਹਾਂ 'ਤੇ ਜੀਵ ਨੇ ਕੀਤੇ ਹੋਏ ਕਰਮ ਲਿਖੇ ਹੁੰਦੇ ਉਹਨੇ, ਉਹ ਕਹਿੰਦੇ ਉਹ ਕਾਗਜ਼ੀ ਪਾਟ ਦਿੰਦਾ। ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ, ਇਸ ਤਰ੍ਹਾਂ ਧਰਮ ਰਾਜ ਵੀ ਉਹ ਕਹਿੰਦੇ ਉਹਦੇ ਕਾਗਜ਼ ਦੇ ਪਾਟ ਦਿੰਦਾ, ਕਹਿੰਦੇ ਵੀ ਹਿਸਾਬ ਕਿਤਾਬ ਸਮਝਿਆ ਗਿਆ, ਤੂੰ ਹੁਣ ਪਰਮੇਸ਼ਰ ਦਾ ਨਾਮ ਜਪਿਆ ਪਰਮੇਸ਼ਰ ਦਾ ਰੂਪ ਬਣ ਗਿਆ, ਪਰਮੇਸ਼ਰ ਕੋਲ ਹੀ ਚਲਾ ਜਾ ਸੱਚਖੰਡ ਵਿੱਚ। ਜਾਬਤ ਪੰਥ ਨਾ ਕੋ ਅਟਕਾਰੇ, ਉਹ ਕਹਿੰਦੇ ਉਹ ਨਾਮ ਜਪਣ ਵਾਲਾ ਕਹਿੰਦੇ ਪ੍ਰਲੋਕ ਦੇ ਰਸਤੇ ਅੱਗੇ ਨੂੰ ਜਾਂਦਾ, ਸੱਚਖੰਡ ਨੂੰ ਜਾਂਦਾ, ਉਹਨੂੰ ਰਸਤੇ ਵਿੱਚ ਕੋਈ ਰੋਕਦਾ ਨਹੀਂ ਵੀ ਕਿੱਧਰ ਨੂੰ ਮੂੰਹ ਚੱਕਿਆ ਹੋਏ। ਅਰੇ ਰੇ ਦਰਗਹਿ ਕਹੇ ਨਾ ਕਹੋ, ਆਓ ਬੈਠ ਆਦਰ ਸੋ ਦੇਵ, ਅਰੇ ਅਰੇ ਇੱਧਰ ਆਓਏ, ਇਉਂ ਨਹੀਂ ਕੋਈ ਕਹਿੰਦਾ ਜਿਵੇਂ ਆਹ ਪੁਲਿਸ ਵਾਲੇ ਕਹਿੰਦੇ ਹੁੰਦੇ ਆ ਨਾ, ਇਸ ਤਰ੍ਹਾਂ ਨਹੀਂ, ਉਹਨੂੰ ਅਰੇ ਅਰੇ ਨਹੀਂ ਕੋਈ ਕਹਿੰਦਾ, ਇੱਧਰ ਆਓਏ ਸੋ ਦਿਆ ਪੁੱਤਾ, ਇਸ ਤਰ੍ਹਾਂ ਆਓ ਬੈਠ ਆਦਰ ਸੋ ਦੇਵ, ਵੀ ਆਓ ਜੀ ਬੈਠੀਏ ਜੀ, ਇਸ ਤਰ੍ਹਾਂ ਸਾਰੇ ਕਹਿੰਦੇ ਚੰਗਾ ਆਦਰ ਸਤਿਕਾਰ ਦੇਂਗੇ। ਅਤੇ ਜੇ ਉਹ ਧਰਮ ਰਾਜ ਕੋਲ ਵੀ ਚਲਾ ਜਾਏ ਨਾਮ ਜਪਣ ਵਾਲਾ, ਨਾਮ ਧਿਆਏ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੇ ਕੀਤੋ ਪਵਨ ਪੁਨੀਤ। ਧਰਮ ਰਾਜ ਵੀ ਉੱਠ ਕੇ ਖੜਾ ਹੋ ਕੇ ਬੋਲਦਾ ਵੀ ਮਹਾਰਾਜ ਆਓ ਜੀ, ਵੀ ਤੁਸੀਂ ਤਾਂ ਮੇਰਾ ਘਰ ਹੀ ਆ ਕੇ ਪਵਿੱਤਰ ਕਰ ਦਿੱਤਾ, ਇੱਥੇ ਤਾਂ ਪਾਪੀ ਗੁਨਾਹੀ ਭਦਰ ਪੁਰਸ਼ ਹੀ ਆਉਂਦੇ ਆ, ਤੁਸੀਂ ਨਾਮ ਜਪਣ ਵਾਲੇ ਆਏ ਜੀ ਆਇਆ। ਧਰਮ ਰਾਏ ਵੀ ਕਹਿੰਦੇ ਚੰਗੇ ਬਚਨ ਬੋਲਦਾ ਸਤਿਕਾਰ ਕਰਦਾ ਹੈ, ਰਸਤੇ ਜਾਂਦਿਆਂ ਨੂੰ ਸੱਚਖੰਡ ਨੂੰ ਜਾਂਦਿਆਂ ਕੋਈ ਰੋਕਦਾ ਟੋਕਦਾ ਨਹੀਂ ਹੈ। ਇਸੀ ਪ੍ਰਕਾਰ ਸਾਰ ਸੁਣ ਕਰਕੇ, ਇਸ ਤਰ੍ਹਾਂ ਦੇ ਜਿਹੜੇ ਸਿਧਾਂਤ ਦੇ ਬਚਨ ਹੈ ਉਹਨਾਂ ਨੂੰ ਸੁਣ ਕਰਕੇ, ਰਹਿਓ ਸ਼ਾਹ ਪੱਗ ਪਰ ਸਿਰ ਧਰ ਕੇ, ਰਾਏ ਸਤਿਕਰੇ ਨਗਰ ਦਾ ਸ਼ਾਹੂਕਾਰ ਹੈ, ਉਹ ਵੀ ਮਹਾਰਾਜ ਦੇ ਚਰਨਾਂ ਤੇ ਸੀਸ ਰੱਖ ਰਿਹਾ ਹੈ। ਤੁਮਰੇ ਬਚ ਸਾਬਨ ਸਮ ਸਰਹੀ, ਸ਼ਾਹੂਕਾਰ ਕਹਿੰਦਾ ਹੇ ਗੁਰੂ ਨਾਨਕ ਸਾਹਿਬ, ਤੁਹਾਡੇ ਜਿਹੜੇ ਬਚਨ ਹੈ ਇਹ ਤਾਂ ਸਾਬਣ ਦੇ ਤੁਲ ਹਨ, ਮਨ ਮਲੀਨ ਪਟ ਉਜਲ ਕਰਹੀ, ਮੇਰਾ ਜਿਹੜਾ ਮਨ ਹੈ ਮਾਰਾ ਮੈਲੇ ਕੱਪੜੇ ਵਰਗਾ ਹੈ, ਤੁਹਾਡੇ ਬਚਨ ਸਾਬਣ ਵਰਗੇ ਹੈ, ਮੇਰੇ ਮਨ ਰੂਪੀ ਕੱਪੜੇ ਨੂੰ ਚਿੱਟਾ ਕਰੀ ਜਾਂਦੇ ਹੈ, ਮੰਡੀਆਂ ਮੈਲਾ ਪਾਪਾਂ ਨੂੰ ਲਾਹੀ ਜਾ ਰਹੇ ਹਨ। ਚਲ ਹੋ ਅਬੈ ਮਮ ਸਦਨ ਬਚਿਤਰਾ। ਗੁਰੂ ਨਾਨਕ ਸਾਹਿਬ ਹੁਣ ਮੇਰਾ ਜਿਹੜਾ ਸੋਹਣਾ ਘਰ ਹੈ ਉਹਦੇ ਵਿੱਚ ਆਪ ਜੀ ਚੱਲੋ ਜੀ। ਪਾਏ ਪਾਏ ਕਹਿ ਕਰ ਹੋ ਪਵਿੱਤਰਾ। ਮੇਰੇ ਘਰ ਦੇ ਚ ਪਵਿੱਤਰ ਚਰਨ ਪਾ ਕੇ ਮਾਰਾ, ਮੇਰੇ ਘਰ ਦੇ ਪਵਿੱਤਰ ਘਰ ਨੂੰ ਪਵਿੱਤਰ ਕਰ ਦੇਵੋ ਜੀ। ਵੱਡੇ ਭਾਗ ਜਾਗੇ ਤੁਮ ਆਏ। ਤਾਂ ਮੇਰੇ ਪਿਛਲੇ ਕੋਈ ਚੰਗੇ ਭਾਗ ਜਾਗੇ, ਜਿਸ ਕਰਕੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਆ ਗਏ। ਸਰਬ ਸਾਰ ਕੇ ਬਚਨ ਸੁਣਾਏ। ਤੁਸੀਂ ਮਹਾਰਾਜ ਬੜੇ ਸਿਧਾਂਤ ਦੇ ਜਿਹੜੇ ਬਚਨ ਹੈ ਉਹ ਸੁਣਾਏ ਹਨ, ਵੀ ਸਾਰਾ ਸੰਸਾਰ ਨਾਮ ਜਪੇ ਤੋਂ ਬਗੈਰ ਮਾੜੇ ਕਰਮ ਕਰਕੇ ਦੁਖੀ ਹੈ ਤੇ ਦੁੱਖਾਂ ਕਰਕੇ ਰੋਂਦਾ ਹੈ। ਸੁਣ ਕਰ ਬਿਨੈ ਪ੍ਰਭੂ ਸੁਖਕਾਰੀ। ਜਿਉਂ ਗੁਰੂ ਮਹਾਰਾਜ ਉਹ ਸ਼ਾਹੂਕਾਰ ਦੀ ਜਿਹੜੀ ਬੇਨਤੀ ਉਹਨੂੰ ਸੁੱਖ ਸੁਣ ਕਰਕੇ ਜੋ ਸੁਖ ਬਖਸ਼ਣ ਵਾਲੇ ਹਨ। ਗਮਨੇ ਤਾਂ ਕੇ ਸਦਨ ਮਜਾਰੀ। ਉਸ ਸਥਾਨ ਤੋਂ ਉੱਠ ਕੇ ਉਹਦੇ ਘਰ ਵੱਲ ਨੂੰ ਚੱਲ ਪਏ ਹਨ। ਜਹਾਂ ਸਥਲ ਤੋਂ ਅਧਿਕ ਸੁਹਾਵਨ। ਸ਼ਾਹੂਕਾਰ ਦਾ ਚੰਗਾ ਸੋਹਣਾ ਥਾਂ ਹੈ ਸੀ, ਭਾਵ ਸੋਹਣਾ ਕੋਈ ਮਹੱਲੋ ਸਾਰਿਆ ਸੀ। ਤਹ ਇੱਕ ਕੀਨ ਪ੍ਰਿਅੰਕਟ ਸਾਵਨ। ਕਹਿੰਦੇ ਚੰਗੇ ਸੋਹਣੇ ਕਮਰੇ ਦੇ ਵਿੱਚ ਬੜਾ ਸਾਰਾ ਸੁੰਦਰ ਪਣਗ ਡਾਇਆ ਏ ਸ਼ਾਹੂਕਾਰ ਨੇ ਆਪਣੇ ਹੱਥਾਂ ਨਾਲ। ਬੈਠਾਰੇ ਕਰ ਭਾਉ ਬਿਸਾਲਾ। ਬਹੁਤ ਹੀ ਪ੍ਰੇਮ ਪਿਆਰ ਜਣਾਉਂਦਿਆਂ ਪਣਗ ਉੱਪਰ ਸਤਿਗੁਰੂ ਨੂੰ ਸਤਿਕਾਰ ਨਾਲ ਇਸਨੇ ਬਿਠਾਇਆ ਹੈ। ਬਹੁਰ ਪਾਏ ਪਾਈ ਨਿਜ ਬਾਲਾ। ਉਦੋਂ ਬਾਅਦ ਸ਼ਾਹੂਕਾਰ ਨੇ ਆਪਣੇ ਘਰ ਵਾਲੀ ਜਿਹੜੀ ਸ਼ਾਹੂਕਾਰ ਨੇ ਸੀ ਪਤਨੀ ਸੀ ਉਹਨੂੰ ਲਿਆ ਚਰਨੀ ਪਾਇਆ ਸਤਿਗੁਰਾਂ ਦੇ। ਤੇ ਕੋ ਸ਼ਾਂਤ ਦੇਣ ਕੇ ਹੇਤਾ। ਉਹ ਜਿਹੜੀ ਘਰ ਵਾਲੀ ਸ਼ਾਹੂ ਕਾਰਨੀ ਉਹਨੂੰ ਸ਼ਾਂਤੀ ਬਖਸ਼ਣ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੋਲੇ ਸ੍ਰੀ ਬੇਦੀ ਕੁਲ ਕੇਤਾ। ਬੇਦੀਆਂ ਦੇ ਕੁਲ ਦੇ ਤੁਜਾਰੂ ਪਇਓ ਬੋਲੇ ਇਸਦੀ ਪਤਨੀ ਨੂੰ। ਅਬਲ ਪਿੰਗ ਕੋਰੀ ਪਤ ਹੋਈ। ਇਹ ਦੇਖ ਲਾ ਧਾਰਮਿਕ ਪੁਸਤਕਾਂ ਵਿੱਚ ਲਿਖਿਆ ਹੋਇਆ ਹੈ, ਜਿਹੜੀ ਇਸਤਰੀ ਉਹਦਾ ਘਰ ਵਾਲਾ ਭਾਵੇਂ ਕੋਈ ਪਿੰਗਲਾ ਹੋਵੇ ਜਾਂ ਕੋਈ ਕੋੜੀ ਕੁਸ਼ਟ ਵੀ ਹੋਵੇ, ਪ੍ਰਭੂ ਸਮਾਨ ਲਖੈ ਤੀ ਜੋਈ। ਜਿਹੜੀ ਸਤਵਰਤਾ ਇਸਤਰੀ ਹੁੰਦੀ ਉਹ ਤਾਂ ਆਪਣੇ ਮਾਲਕ ਨੂੰ ਪਰਮੇਸ਼ਰ ਦੇ ਸਮਾਨ ਹੀ ਜਾਣਦੀ ਹੁੰਦੀ ਹੈ। ਸਰਬ ਭਾਂਤ ਕੀ ਸੇਵਾ ਕਰਹੀ। ਹਾਂ, ਜਿਹੜੀ ਸਤਵਰਤਾ ਹੁੰਦੀ ਉਹ ਕਹਿੰਦੇ ਭਾਵੇਂ ਪਿੰਗਲਾ ਕੋੜੀ ਹੋਵੇ ਤਾਂ ਵੀ ਸਭ ਤਰ੍ਹਾਂ ਕਰਕੇ ਉਹਦੀ ਸੇਵਾ ਕਰਦੀ ਹੁੰਦੀ ਤੇ ਕਰੇ। ਪਰ ਪੁਰਖਨ ਰਤ ਉਰ ਨਹਿ ਧਰਹੀ। ਜਿਹੜੇ ਹੋਰ ਪੁਰਖ ਹੈ ਉਹਨਾਂ ਨਾਲ ਹਿਰਦੇ ਵਿੱਚ ਕੋਈ ਪ੍ਰੀਤੀ ਨਾ ਰੱਖੇ। ਪਤ ਕੇ ਹੱਥ ਹੋਏ ਤਿਆਗੈ ਪ੍ਰਾਣਾ। ਜਿਹੜੀ ਸਤਵਰਤ ਇਸਤਰੀ ਹੁੰਦੀ ਹੈ ਨਾ, ਉਹ ਜਦੋਂ ਪਤੀ ਦਾ ਮਰਨਾ ਸੁਣਦੀ ਹੈ ਉਹ ਹੋਕਾ ਜਾ ਲੈ ਕੇ ਪ੍ਰਾਣ ਤਿਆਗ ਦਿੰਦੀ ਹੁੰਦੀ। ਰੰਚ ਸਮਾਨ ਨ ਤਨ ਪਹਿਚਾਨਾ। ਆਪਣੇ ਸਰੀਰ ਨੂੰ ਐਵੇਂ ਰਤੀ ਮਾਤਰ ਵੀ ਨਹੀਂ ਪਛਾਣਦੀ, ਸਰੀਰ ਨਾਲ ਕੋਈ ਮੋਹ ਨੂੰ ਕਰਦੀ ਹੈ। ਇਹ ਨਹੀਂ ਕਹਿੰਦੀ ਕੰਤਾ ਸੁਰਗ ਸੁਧਾਰਿਆ ਮੈਨੂੰ ਕਿਸੇ ਪਾਸ, ਜੈਸੇ ਪਾਇਸ ਪਾਈ ਹੈ ਤੈਸੀ ਚੂਰੀ ਚਾਖ ਨਹੀਂ ਗੱਲ ਬਣਦੀ। ਜਾਏ ਸੁਰਗ ਸੁਖ ਪਾਹੇ ਵਡੇਰੇ। ਇਹ ਜਿਹੜੀ ਸਤਵਰਤਾ ਹੁੰਦੀ ਹੈ ਨਾ, ਜਦੋਂ ਪਤੀ ਦਾ ਮਰਨਾ ਸੁਣਦੀ ਐਸਾ ਲੰਮਾ ਹੌਕਾ ਜਾ ਲੈਂਦੀ, ਉਹਦੇ ਨਾਲ ਹੀ ਸਰੀਰ ਤਿਆਗ ਦਿੰਦੀ ਹੈ। ਕਹਿੰਦੇ ਉਹ ਫਿਰ ਜਾ ਕੇ ਸੁਰਗਾਂ ਵਿੱਚ ਬੜੇ ਤਕੜੇ ਸੁਖਾਂ ਨੂੰ ਪਾਉਂਦੀ ਹੈ। ਦੰਪਤ ਬਿਲ ਸਹਿ ਬਰਖ ਕਨੇਰੇ। ਦੋਵੇਂ ਜੀਵ ਕਹਿੰਦੇ ਕਈ ਸੈਂਕੜੇ ਸਾਲਾਂ ਵਿੱਚ ਉਹ ਸੁਰਗ ਵਿੱਚ ਜਾ ਕੇ ਸੁਖ ਭੋਗਦੇ ਹਨ। ਔਰ ਨਾਰੀ ਜੇ ਨਿਜ ਪਤ ਤਿਆਗੀ। ਬਾਕੀ ਸ਼ਾਹੂਕਾਰ ਨੀ ਜਿਹੜੀ ਕੋਈ ਆਪਣੇ ਮਾਲਕ ਨੂੰ ਛੱਡ ਦਿੰਦੀ ਹੈ ਨਾ। ਪਰ ਪੁਰਖਨ ਭਿਖ ਕੈ ਅਨੁਰਾਗੀ। ਹੋਰ ਦੂਜਿਆਂ ਪੁਰਖਾਂ ਨੂੰ ਵੇਖ ਕੇ ਉਹਨਾਂ ਨਾਲ ਪ੍ਰੇਮ ਪਿਆਰ ਕਰਦੀ ਹੈ। ਹੋਇ ਕੈ ਨਿਡਰ ਤਜੀ ਜਗ ਬਰੀੜਾ। ਹਾਂ, ਪਤੀ ਤੋਂ ਨਿਡਰ ਜਿਹਾ ਹੋ ਕੇ ਜਿਹਨੇ ਸੰਸਾਰ ਦੀ ਸ਼ਰਮ ਸ਼ਰਮ ਜੀ ਲਜਿਆ ਛੱਡ ਦਿੱਤੀ ਹੈ। ਸਾਧ ਹੇਤ ਕਰ ਹੀ ਮਿਲ ਕ੍ਰੀੜਾ। ਕਹਿੰਦੇ ਵਿਸ਼ਿਆਂ ਦੇ ਸਵਾਲ ਵਾਸਤੇ ਇਸ ਤਰ੍ਹਾਂ ਤਰ੍ਹਾਂ ਤਰ੍ਹਾਂ ਦੀ ਕੀੜਾ ਕਰਦੀ ਹੈ, ਬਦਫੈਲੀਆਂ ਕਰਦੀ ਹੈ। ਤੇ ਜਮ ਦੂਤ ਗਹਿ ਜਬ ਆਏ। ਸ਼ਾਹੂਕਾਰ ਨੀ ਫਿਰ ਜਦੋਂ ਜਦੋਂ ਅੰਤ ਦਾ ਸਮਾਂ ਆਉਂਦਾ ਨਾ ਉਦੋਂ ਜਮਦੂਤ ਆ ਕੇ ਉਹਨੂੰ ਗਿੱਚੀ ਤੋਂ ਫੜ ਲੈਂਦੇ ਹਨ। ਚਾਹੇ ਘਸੀਟਤ ਦੇਹ ਸਜਾਈ, ਰਸਤੇ ਵਿੱਚ ਕਹਿੰਦੇ ਫੜ ਕੇ ਨਾ ਕੰਨੋ ਗਰਦਨ ਤੋਂ ਘਸੀਟਦੇ ਜਾਂਦੇ, ਉਸ ਨੂੰ ਦਿਨੇਸ਼ਵਰੀ ਸਦਾ ਦਿੰਦੇ ਆ। ਲੋਹ ਥੰਬ ਕੋ ਲਾਲਤ ਪਾਈ, ਅੱਗੇ ਜਮਦੂਤ ਕਹਿੰਦੇ ਲੋਹੇ ਦਾ ਵੱਡਾ ਸਾਰਾ ਥੰਬ ਜਾ ਹੁੰਦਾ, ਉਹਨੂੰ ਕਹਿੰਦੇ ਐ ਲਾਲੋ ਲਾਲ ਕਰਕੇ ਤਪਾ ਲੈਂਦੇ ਹਨ। ਤਾਹਕੇ ਸੰਗ ਲਗਾਈ, ਜਿਹੜੀ ਬਦਮਾਸ਼ ਹੁੰਦੀ ਹੈ ਕਹਿੰਦੇ ਉਹਨੂੰ ਖਿੱਚ ਕੇ ਫਿਰ ਉਹ ਲੋਹੇ ਦੇ ਥੰਮ ਨਾਲ ਲਗਾਉਂਦੇ ਹਨ ਵੀ ਇਹਦੇ ਨਾਲ ਤੂੰ ਜਫੀ ਪਾ। ਇਤਿਆਦਿਕ ਦੁੱਖ ਦੇਹ ਕਨੇਰਾ, ਇਸ ਤਰ੍ਹਾਂ ਸ਼ਾਹੂਕਾਰ ਨੇ ਜੇ ਫਿਰ ਉਸ ਨੂੰ ਅੱਗੇ ਜਮਦੂਤ ਬੜਾ ਭਾਰੀ ਦੁੱਖ ਦਿੰਦੇ ਹਨ। ਕੌਣ ਪੁਕਾਰ ਸੁਣਹਿ ਤਿਸ ਬੇਰਾ, ਉੱਥੇ ਕਹਿੰਦੇ ਕਿਹੜਾ ਉੱਥੇ ਕੋਈ ਫਰਿਆਦ ਸੁਣਦਾ, ਕਿਹੜੀ ਉਹਦੀ ਰੋਣ ਪਿੱਟਣ ਦੀ ਆਵਾਜ਼ ਸੁਣਦਾ ਹੈ। ਜਗ ਮਹਿ ਨਿੰਦਾ ਕਸ਼ਟ ਵਗਾਰੀ, ਜਿਹੜੀ ਕੋਈ ਇਸ ਤਰ੍ਹਾਂ ਦੀ ਬਦ ਫੈਲਣ ਹੁੰਦੀ ਹੈ ਉਹਦੀ ਸੰਸਾਰ ਦੇ ਵਿੱਚ, ਇੱਥੇ ਬਹੁਤ ਨਿੰਦਿਆ ਭੁੰਡੀ ਬਦਨਾਮੀ ਹੁੰਦੀ। ਅਸਗਤ ਹੋਇਆ ਵੀ ਵਿਚਾਰਨ ਨਾਰੀ, ਇਸ ਤਰ੍ਹਾਂ ਜਿਹੜੀ ਵਿਵਚਾਰ ਇਸਤਰੀ ਹੁੰਦੀ ਉਹਦੀ ਇੱਥੇ ਉੱਥੇ ਮਾੜੀ ਹਾਲਤ ਹੁੰਦੀ ਹੈ। ਪਤੀ ਵ੍ਰਤਾ ਕੋ ਜਸ ਜਗ ਮਾਹੀ, ਇਕਲਾ ਜਿਹੜੀ ਪਤਵਰਤਾ ਇਸਤਰੀ ਉਹਦਾ ਇਸ ਸੰਸਾਰ ਦੇ ਵਿੱਚ ਵੀ ਬੜਾ ਭਾਰੀ ਜਸ ਹੁੰਦਾ ਹੈ। ਆਗੈ ਅਨਕ ਵਿਦਨ ਸੁਖ ਪਾਹੀ, ਅੱਗੇ ਜਦੋਂ ਪ੍ਰਲੋਕ ਵੀ ਜਾਂਦੀ ਹੈ ਤਰ੍ਹਾਂ ਤਰ੍ਹਾਂ ਦੀ ਉਹ ਸੁੱਖ ਪਾਉਂਦੀ ਹੈ। ਦੀਰਗ ਦ੍ਰਿਸ਼ਟ ਦੇਖ ਕਰ ਐਸੇ, ਇਸ ਕਰਕੇ ਸ਼ਾਹੂਕਾਰ ਨੂੰ ਤੂੰ ਲੰਮੀ ਨਿਗਾਹ ਨਾਲ ਤੂੰ ਦੇਖ ਲਾ ਇਸ ਤਰ੍ਹਾਂ। ਮੈਂ ਵੀ ਵਿਚਾਰ ਕਰੋ ਪੁਨ ਤੈਸੇ, ਪਹਿਲਾਂ ਤੂੰ ਗਿਆਨਤਾ ਵਿੱਚ ਕਰਦੀ ਰਹੀ ਵਿਦਵਾਰ ਪੁਨਾ, ਇਹ ਅੱਗੇ ਵਾਸਤੇ ਨੀ ਤੂੰ ਵੀ ਵਿਚਾਰ ਪੁਨਾ ਕਰਨਾ ਹੈ। ਸ਼ਾਹੋਤੀਆ ਸੁਣ ਕਰ ਬਚ ਗੁਰ ਕੇ, ਹਾਂ ਜਿਹੜੀ ਸ਼ਾਹੂਕਾਰ ਦੀ ਪਤਨੀ ਹੈ ਗੁਰੂ ਮਹਾਰਾਜ ਦੇ ਐਸੇ ਬਚਨ ਸੁਣ ਕੇ, ਪਰੀ ਪਾਏ ਪਰ ਜਮ ਡਰ ਕਰਕੇ, ਜਮਾ ਦਾ ਡਰ ਪੈ ਕਰਕੇ ਮਹਾਰਾਜ ਦੇ ਚਰਨੀ ਪੈ ਗਈ ਹੈ। ਹੇ ਸੰਤੋ ਮੈਂ ਅੱਗ ਕੀ ਭਾਰੀ ਲੱਗੀ, ਹੇ ਗੁਰੂ ਨਾਨਕ ਸਾਹਿਬ ਮਹਾਰਾਜ ਸੰਤ, ਮੈਂ ਤਾਂ ਜ਼ਿੰਦਗੀ ਵਿੱਚ ਬਹੁਤ ਵੱਡੇ ਵੱਡੇ ਪਾਪ ਕੀਤੇ, ਬਖਸ਼ੋ ਆਈ ਸ਼ਰਨ ਤੁਮਾਰੀ, ਮਹਾਰਾਜ ਮੈਂ ਤੁਹਾਡੀ ਚਰਨ ਸ਼ਰਨ ਚੱਲ ਕੇ ਆਈ, ਮੇਰੇ ਪਾਪ ਕੀਤੇ ਬਖਸ਼ ਦੇਵੋ ਜੀ। ਗੁਰ ਕਹਿ ਪਾਛਲ ਬਖਸ਼ੇ ਸੋ, ਇਹ ਗੁਰੂ ਨਾਨਕ ਸਾਹਿਬ ਜੀ ਦਾ ਸੁਭਾਅ ਸੀ ਦਿਆਲੂ ਕਿਰਪਾਲੂ ਵਾਲਾ, ਜਦੋਂ ਕੋਈ ਚਰਨੀ ਪੈ ਜਾਂਦਾ ਸੀ ਮਹਾਰਾਜ ਕਹਿ ਦਿੰਦੇ ਸੀ ਵੀ ਪਿਛਲੇ ਜਿਹੜੇ ਕੀਤੇ ਤੇਰੇ ਪਾਪ ਬਖਸ਼ ਦਿੱਤੇ, ਅੱਗੇ ਵਾਸਤੇ ਨੀ ਕਰਨਾ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅਵਤਾਰ ਵਿੱਚ, ਕਿਉਂਕਿ ਆਪ ਪਰਮੇਸ਼ਰ ਦਾ ਅਵਤਾਰ, ਜਿਵੇਂ ਪਰਮੇਸ਼ਰ ਨੂੰ ਕਹਿ ਦੇ ਵੀ ਮਾਫ਼ ਕਰ ਦੇ, ਪਰਮੇਸ਼ਰ ਮਾਫ਼ ਕਰ ਦਿੰਦੇ, ਮਹਾਰਾਜ ਕਹਿੰਦੇ ਵੀ ਪਿਛਲੇ ਤੇਰੇ ਕੀਤੇ ਪਾਪ ਬਖਸ਼ੇ। ਬਹੁਰ ਅਗਾਰੀ ਕਰਹੋ ਨਕੋ, ਹੇ ਸ਼ਾਹੂਕਾਰ ਨੇ ਅੱਗੇ ਤੋਂ ਬਾਅਦ ਤੋਂ ਇਹੋ ਜਿਹੇ ਪਾਪ ਗੁਨਾਹ ਨੇ ਕਰਨੇ ਹਨ। ਪਤ ਆਏ ਸਕੇ ਰਹੋ ਅਨੁਸਾਰੀ, ਜੋ ਪਿੱਛੇ ਹੋ ਗਿਆ ਹੋ ਗਿਆ, ਅੱਗੇ ਵਾਸਤੇ ਆਪਣੇ ਪਤੀ ਤੋਂ ਆਗਿਆ ਅਨੁਸਾਰ ਹੋ ਕੇ ਤੈਨੇ ਰਹਿਣਾ ਹੈ। ਸਿਮਰੋ ਸਤ ਨਾਮ ਸੁਖਕਾਰੀ, ਦੋਵੇਂ ਜੀ ਕਹਿੰਦੇ ਜੋ ਸੁਖ ਬਖਸ਼ ਕਿਸ਼ਨ ਵਾਲਾ ਸਤਨਾਮ ਵਾਹਿਗੁਰੂ ਨੂੰ ਸਿਮਰਦੇ ਰਹਿਣਾ ਹੈ। ਅਸ ਉਪਦੇਸ਼ ਦੀਨ ਤਿੰਨ ਤਾਈ, ਇਸ ਤਰ੍ਹਾਂ ਦਾ ਜਿਹੜਾ ਸੁਭ ਉਪਦੇਸ਼ ਹੈ ਉਹ ਸ਼ਾਹੂਕਾਰ ਜੀ ਦੇ ਤਾਈ ਸਤਿਗੁਰੂ ਨੇ ਦੇ ਦਿੱਤਾ ਹੈ। ਕਰ ਬਤੀਤ ਰਹਿਣ ਜਗ ਸਾਈ, ਜਗਤ ਦੇ ਮਾਲਕ ਨੇ ਇਹਨਾਂ ਦੇ ਘਰ ਦੇ ਵਿੱਚ ਹੀ ਰਾਤ ਬਤੀਤ ਕੀਤੀ, ਰਾਤ ਬਿਤਾਈ ਹੈ। ਦੰਪਤ ਕੇ ਉਰ ਦੇ ਘਰ ਸ਼ਾਂਤਾ, ਗੁਰੂ ਨਾਨਕ ਸਾਹਿਬ ਜੀ ਨੇ ਦੋਵਾਂ ਜੀਆਂ ਦੇ ਹਿਰਦੇ ਸ਼ਾਂਤੀ ਬਖਸ਼ ਕੇ। ਗਮਨ ਕੀਨ ਮਾਰਗ ਸੁਖ ਦਾਤਾ, ਸੁਖਾਂ ਦੇ ਦੇਣ ਵਾਲੇ ਸਤਿਗੁਰੂ ਹੈ, ਫਿਰ ਉਹਨਾਂ ਨੇ ਅਗਲੇ ਰਸਤੇ ਵਿੱਚ ਚੱਲਣਾ ਕੀਤਾ। ਇੱਕ ਪੁਰ ਆਵਾ ਬਹਰ ਅਗਾਰੀ, ਸਤ ਘਰੇ ਤੋਂ ਚੱਲਦਿਆਂ ਚੱਲਦਿਆਂ ਅੱਗੇ ਇੱਕ ਹੋਰ ਸ਼ਹਿਰ ਆ ਗਿਆ ਜਿਸਦਾ ਨਾਮ ਦੀਪਾਲਪੁਰ ਹੈ ਸੀ, ਇਹ ਵੀ ਮਿੰਟਕੁਮਰੀ ਦੇ ਜ਼ਿਲ੍ਹੇ ਵਿੱਚ ਹੈ, ਅੱਜ ਕੱਲ ਪਾਕਿਸਤਾਨ ਵਿੱਚ ਹੈ। ਜਾਏ ਪਹੁੰਚੇ ਤਾਂ ਹਿਮਜਾਰੀ, ਦੀਪਾਲਪੁਰ ਸ਼ਹਿਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਜਾ ਪਹੁੰਚੇ ਹਨ। ਰਹਿਣ ਰਹਿਣ ਹਿਤ ਖੋਜਤ ਥਾਏ, ਸ਼ਹਿਰ ਦੇ ਵਿੱਚ ਮਾਰਾ ਵੀ ਰਾਤ ਨੂੰ ਰਹੀਏ ਕਿਤੇ, ਤੇ ਕੋਈ ਥਾਂ ਲੱਭ ਰਹੇ। ਜਿਨ ਕੀਨੇ ਬ੍ਰਹਿਮੰਡ ਬਣਾਏ, ਭਾਈ ਬਾਲਾ ਜੀ ਕਹਿੰਦੇ ਜਿਸਨੇ ਆ ਸਾਰੇ ਕਰੋੜਾਂ ਬ੍ਰਹਿਮੰਡ ਬਣਾਏ, ਅੱਜ ਕਹਿੰਦੇ ਦੇਪਾਲਪੁਰ ਸ਼ਹਿਰ ਦੇ ਵਿੱਚ ਰਹਿਣ ਵਾਸਤੇ ਥਾਂ ਲੱਭਦੇ ਫਿਰਦੇ ਤਹਾਂ ਬਸੇਰਾ ਦੇਤ ਨਕੋ। ਉਹ ਦੇਪਾਲਪੁਰ ਦੇ ਇਹੋ ਜਿਹੇ ਭੜੂਏ ਲੋਕ ਮਹਾਰਾਜ ਨੂੰ ਕਹਿੰਦੇ ਬਸਣ ਵਾਸਤੇ ਕੋਈ ਥਾਂ ਹੀ ਨਹੀਂ ਦਿੰਦਾ, ਇਹ ਵੀ ਕੰਗਣਪੁਰ ਵਰਗਾ ਹੀ ਸੀ। ਬੈਠੇ ਜਹਾਂ ਉਠਾਵੇ ਸੋ, ਜਿੱਥੇ ਮਹਾਰਾਜ ਜਾ ਕੇ ਬੈਠਦੇ ਉੱਥੇ ਜਾਂਦੇ ਭੜੂਏ ਤੇ ਮਹਾਰਾਜ ਨੂੰ ਉਠਾ ਦਿੰਦੇ, ਕਹਿੰਦੇ ਵੀ ਇੱਥੇ ਨਹੀਂ ਰਹਿਣਾ ਹੈ, ਚੱਲ ਇੱਥੋਂ। ਮੰਦ ਮਤੀ ਭਿਖ ਨਰ ਤੇ ਹਿਥਾਏ। ਉਸ ਦੇਪਾਲਪੁਰ ਸ਼ਹਿਰ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਭੈੜੀ ਮਤ ਵਾਲੇ ਜਾਣ ਕੇ ਸਤਿਗੁਰਾਂ ਨੇ ਪੁਰਤੇ ਵਹਿਰ ਪ੍ਰਭੂ ਪੁੰਨ ਆਏ। ਗੁਰੂ ਮਹਾਰਾਜ ਸ਼ਹਿਰ ਜਾ ਛੱਡ ਕੇ ਸ਼ਹਿਰ ਤੋਂ ਬਾਹਰ ਬਾਹਰ ਆ ਗਏ ਹਨ। ਹੁਤੋ ਕੁਸ਼ਟ ਯੁੱਧ ਏਕ ਫਕੀਰਾ। ਬਾਹਰ ਬਾਹਰ ਜੰਗਲ ਦੇ ਵਿੱਚ ਕੋਹੜ ਦੇ ਸਹਿਤ ਫਕੀਰ ਰਹਿੰਦਾ ਸੀ, ਉਹਨੂੰ ਕੋਹੜ ਦਾ ਰੋਗ ਬਹੁਤ ਸੀ। ਨਿਸ ਬਾਸੁਰ ਬਹੁ ਪਾਵਤ ਪੀਰਾ। ਕੋਹੜ ਦੇ ਰੋਗ ਕਰਕੇ ਦਿਨੇ ਰਾਤ ਬੜੀ ਪੀੜਾ ਪਾਉਂਦਾ, ਤਕਲੀਫ ਪਾ ਰਿਹਾ ਸੀ। ਦੇਖ ਦਇਆ ਨਿਧ ਕਰੁਣਾ ਆਈ। ਉਹਦੇ ਵੱਲੀ ਦੇਖ ਕੇ ਜੋ ਕਿਰਪਾ ਦੇ ਖਜ਼ਾਨੇ ਉਹਨਾਂ ਦੇ ਅੰਦਰ ਦਇਆ ਆ ਗਈ। ਝੁੰਗੀ ਢਿੱਗ ਬੈਠੇ ਜਗ ਸਾਏ। ਸੰਸਾਰ ਦੇ ਮਾਲਕ ਉਹਦੀ ਕੁੱਲੀ ਜੀ ਦੇ ਨੇੜੇ ਹੋ ਕੇ ਮਹਾਰਾਜ ਬੈਠ ਗਏ ਚੌਂਕੜਾ ਮਾਰ ਕੇ। ਕਹੇ ਫਕੀਰ ਬੰਦ ਕਰ ਦੋ। ਉਹ ਜਿਹੜਾ ਕੋਹੜੀ ਫਕੀਰ ਹੈ ਮਹਾਰਾਜ ਨੂੰ ਬੈਠਿਆਂ ਦੇਖ ਕੇ ਹੱਥ ਜੋੜ ਕੇ ਕਹਿਣ ਲੱਗਿਆ ਹੈ, ਮੋਰ ਸਮੀਪ ਨ ਆਵਤ ਕੋ। ਮੇਰੇ ਤਾਂ ਨੇੜੇ ਤੇਰੇ ਕੋਈ ਆਉਂਦਾ ਹੀ ਨਹੀਂ, ਦੂਰੋਂ ਦੇਖ ਕੇ ਨੱਕ ਚੜਾਉਂਦੇ ਹੈ। ਖਗ ਭਾਗੈ ਪਿਖ ਗਿਣਤੀ ਕਿਆ ਨਰ। ਮਨੁੱਖ ਦੀ ਤਾਂ ਕਿਹੜੀ ਗਣਕੀ ਹੈ, ਮੈਨੂੰ ਕੋਹੜੀ ਨੂੰ ਦੇਖ ਕੇ ਤਾਂ ਪੰਛੀ ਵੀ ਭੱਜ ਜਾਂਦੇ, ਉਡਾਰੀ ਮਾਰ ਜਾਂਦੇ। ਤੁਮ ਆਏ ਹੋ ਮੋਹ ਭਾਰ ਕਰ ਨਾ ਕਰ। ਮਹਾਰਾਜ ਮੇਰੇ ਤੇ ਕਿਰਪਾ ਕਰਨ ਵੇਲੇ ਚੱਲ ਕੇ ਆਏ ਹੋ। ਰੈਨ ਬਸੇਰਾ ਕਰਤੇ ਹਿਥਾਨਾ। ਇਸ ਤਰ੍ਹਾਂ ਕੋਹੜੀ ਫਕੀਰ ਕਹਿ ਰਿਹਾ ਹੈ ਤੇ ਮਹਾਰਾਜ ਨੇ ਰਾਤ ਦੇ ਸਮੇਂ ਉਹਦੇ ਨੇੜੇ ਵਾਸਾ ਕਰ ਲਿਆ। ਨਹਿ ਪੌਡੇ ਬੈਠੇ ਗਤ ਦਾਨਾ। ਮੂਰਤੀ ਦਾਤੇ ਅੱਜ ਲੇਟੇ ਨਹੀਂ ਹੈ ਤੇ ਚੌਂਕੜਾ ਮਾਰ ਕੇ ਉਹਦੇ ਨੇੜੇ ਬੈਠੇ ਰਹੇ। ਸਭ ਨਿਸ ਕੁਸ਼ਟੀ ਸੰਕਟ ਪਾਵੇ। ਉਧਰ ਜਿਹੜਾ ਕੋਹੜੀ ਫਕੀਰ ਸਾਰੀ ਰਾਤ ਹੀ ਦੁੱਖ ਪਾ ਰਿਹਾ ਹੈ। ਹਾਏ ਹਾਏ ਕਹਿ ਕਹਿ ਬਿਲ ਲਾਵੇ। ਹਾਏ ਮਰ ਗਿਆ, ਹਾਏ ਮਰ ਗਿਆ, ਬਿਰਲਾਲਾ ਬਿਰਲਾਪ ਕਰਦਾ, ਝਾਂਗਰਾ ਮਾਰਦਾ ਹੈ। ਦੋਹਰਾ ਅਰਧ ਨਿਸਾ ਬੀਤੀ ਜਬ ਹੈ। ਉਹ ਕਹਿੰਦੇ ਜਦੋਂ ਘੋੜ ਨਾਲ ਰੋਂਦਿਆਂ ਰੋਂਦਿਆਂ ਉਹਨੂੰ ਰਾਤ ਅੱਧੀ ਕੁ ਲੰਘ ਗਈ ਹੈ। ਸ੍ਰੀ ਬੇਦੀ ਕੁਲ ਕੇਤ। ਬੇਦੀਆਂ ਦੇ ਕੁਲ ਦੇ ਤੁਜਾਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹਾਂ। ਸ਼ਬਦ ਉਚਾਰਨ ਕੀਨ ਤਬ। ਉਸ ਵੇਲੇ ਮਰਦਾਨੇ ਨੂੰ ਕਿਹਾ ਵੀ ਬਾਣੀ ਆਈ ਹੈ, ਤੂੰ ਬਿਰਵਾ ਬਜਾ। ਆਪਣੇ ਮੁਖੋਂ ਆਪ ਜੀ ਨੇ ਸ਼ਬਦ ਉਚਾਰਨ ਕੀਤਾ ਹੈ। ਸੰਕਟ ਕੱਟਣੇ ਹੇਤ। ਜਿਹੜਾ ਵਿਚਾਰਾ ਕੋਹੜੀ ਫਕੀਰ ਉਹਦੇ ਦੁੱਖ ਕੱਟਣ ਵਾਸਤੇ। ਧਨਾਸਰੀ ਮਹੱਲਾ ਪਹਿਲਾ, ਜੀਉ ਤਪਤ ਹੈ ਬਾਰੋ ਬਾਰ। ਦੇਖ ਲੋ ਇਹ ਜੀਉ ਘਿਰਦਾ ਹੈ, ਕਹਿੰਦੇ ਇਸ ਤਰ੍ਹਾਂ ਬਾਰ ਬਾਰ ਉਹ ਵਿਕਾਰਾਂ ਕਰਕੇ ਜਾਂ ਤ੍ਰਿਸ਼ਨਾ ਦੇ ਤਪ ਤਪਸ਼ ਕਰਕੇ ਦੁੱਖਾਂ ਕਰਕੇ ਤਪਦਾ ਹੈ। ਤਪ ਤਪ ਖਪੈ ਬਹੁਤ ਬੇਕਾਰ। ਤ੍ਰਿਸ਼ਨਾ ਰੂਪੀ ਤਪ ਦਾ ਤਪਾਇਆ ਤਪਸ਼ ਦਾ ਤਪਾਇਆ ਹੋਇਆ ਖਪਦਾ ਹੈ ਬਹੁਤੇ ਵਿਕਾਰਾਂ ਵਿੱਚ। ਜੈ ਤਨ ਬਾਣੀ ਵਿਸਰ ਜਾਏ। ਜੇ ਤਨ ਕੀ ਸੂਖਮ ਸਰੀਰ ਵਿੱਚੋਂ ਮਨ ਵਿੱਚੋਂ ਪਰਮੇਸ਼ਰ ਦੀ ਨਾਮ ਬਾਣੀ ਭੁੱਲ ਜਾਂਦੀ ਹੈ। ਜੋ ਪੱਕਾ ਰੋਗੀ ਵਿਲ ਲਾਏ। ਪੱਕਾ ਰੋਗੀ ਹੁੰਦਾ ਉਹਦੇ ਜਿਉਂ ਕੀ ਵਾਂਗ। ਪੱਕਾ ਰੋਗੀ ਜਿਹੜਾ ਕੋਹੜ ਦਾ ਰੋਗੀ ਹੋਵੇ ਉਹਨੂੰ ਪੱਕਾ ਰੋਗੀ ਕਹਿੰਦੇ। ਕਹਿੰਦੇ ਕੋਹੜ ਕੁਸ਼ਟੀ ਦੇ ਵਾਂਗ ਕੋਹੜੀ ਵਾਂਗ ਬਿਰਲਾਪ ਕਰਦਾ ਹੈ, ਜਿਉਂ ਦਾ ਅਰਥ ਵਾਂਗ ਹੈ। ਬਹੁਤਾ ਬੋਲਣ ਝੱਖਣ ਹੋਏ। ਇਸ ਕਰਕੇ ਭਾਈ ਜਿਹੜਾ ਹੈ ਤਾਂ ਬਹੁਤਾ ਬੋਲੀ ਜਾਣਾ ਹੈ ਇਹ ਤਾਂ ਐਵੇਂ ਝੱਖਣਾ ਹੀ ਹੁੰਦਾ, ਝੱਖਾਂ ਹੀ ਮਾਰਨੀਆਂ ਹੁੰਦੀਆਂ ਹਨ। ਬਿਨ ਬੋਲੇ ਜਾਣੇ ਸਭ ਸੋਏ। ਕਿਉਂਕਿ ਜਿਹੜਾ ਪਰਮੇਸ਼ਰ ਤਾਂ ਬਿਨਾਂ ਬੋਲੇ ਤਾਂ ਸਭ ਦੀਆਂ ਖੁਨਸੋਆਂ ਨੂੰ ਖਬਰਾਂ ਸਾਰਾ ਨੂੰ ਜਾਣਦਾ ਹੈ। ਰਹਾਉ ਜਿਨ ਕੰਨ ਕੀਤੇ ਅੱਖੀ ਨਾ। ਵਿਸਰਾਮ ਦੇ ਕੇ ਕਹਿੰਦੇ ਹੇ ਭਾਈ ਜਿਸ ਪਰਮੇਸ਼ਰ ਨੇ ਸੁਣਨ ਵਾਸਤੇ ਕੰਨ ਦੇਣਾ ਕੀਤੇ, ਦੇਖਣ ਵਾਸਤੇ ਨੇਤਰ ਦਿੱਤੇ ਹੈ, ਸੁਗੰਧੀ ਤੇ ਦੁਰਗੰਧੀ ਲਈ ਜਾਣਨ ਲਈ ਨੱਕ ਬਖਸ਼ਿਆ ਹੈ। ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਸ ਪਰਮੇਸ਼ਰ ਨੇ ਕਹਿੰਦੇ ਤਾਤ ਕੀ ਪਿਆਰੇ ਬਚਨ ਬੋਲਣ ਵਾਸਤੇ ਜਵਾਨ ਦੇ ਦਿੱਤੀ ਹੈ, ਜਾਂ ਤਾਤ ਨਾ ਤੜਕ ਤੜਕ ਬੋਲਣ ਵਾਸਤੇ, ਜਾਂ ਤਾਤ ਤੋਤਲੇ ਬਚਨ ਬੋਲਣ ਵਾਸਤੇ ਜਾਨ ਦੇ ਦਿੱਤੀ ਹੈ, ਜਾਂ ਤਾਤ ਕੀ ਹੇ ਪਿਆਰੇ ਇਸਨੇ ਬੋਲਣ ਲਈ ਜਵਾਬ ਤੈਨੂੰ ਦੇ ਦਿੱਤੀ ਹੈ। ਜਿਨ ਮਨ ਰੱਖਿਆ ਅਗਨੀ ਪਾਏ, ਫਿਰ ਜਿਸ ਪਰਮੇਸ਼ਰ ਨੇ ਮਨ ਕੀ ਜਿਹੜਾ ਜੀਵ ਹੈ ਇਸਨੂੰ ਪੇਟ ਦੀ ਅਗਨੀ ਦੇ ਵਿੱਚ ਪਾ ਕੇ ਅਤੇ ਰੱਖਿਆ ਕੀ ਰੱਖਿਆ ਕੀਤੀ ਹੈ, ਜਾਂ ਮਨ ਦਾ ਅਰਥ ਹੈ ਹੇ ਜੀਵ ਜਿਸਨੇ ਪੇਟ ਅਗਨੀ ਵਿੱਚ ਪਾ ਕੇ ਤੇਰੀ ਰੱਖਿਆ ਕੀਤੀ ਹੈ। ਵਾਜੈ ਪਵਨ ਆਖੈ ਸਭ ਜਾਏ, ਜਦੋਂ ਪ੍ਰਸੂਤਾ ਪਾਉਣ ਵਾਜੈ ਕੀ ਪ੍ਰਗਟ ਹੁੰਦੀ ਹੈ, ਸਾਰੇ ਆਖਦੇ ਹਨ ਵੀ ਬੱਚਾ ਜਾਏ ਕੀ ਇਹ ਪੈਦਾ ਹੋ ਗਿਆ ਹੈ। ਜਿਤਾ ਮੋਹ ਪ੍ਰੀਤ ਸੁਆਦ, ਜਿਤਨਾ ਕਹਿੰਦੇ ਪਰਿਵਾਰ ਦਾ ਮੋਹ ਕਰਦਾ ਹੈ, ਇਸੇ ਤਰ੍ਹਾਂ ਆਪਣੇ ਸਰੀਰ ਨਾਲ ਪ੍ਰੀਤੀ ਕਰਦਾ ਹੈ, ਜਾਂ ਆਪਣੇ ਸਰੀਰ ਨਾਲ ਬਹੁਤਾ ਮੋਹ ਜਾ ਕਰਦਾ ਹੈ, ਸਾਖ ਸੰਬੰਧੀਆਂ ਨਾਲ ਪ੍ਰੀਤੀ ਕਰਦਾ, ਹੋਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਕੋਈ ਸਵਾਦ ਹੈ ਉਹਨਾਂ ਵਿੱਚ ਫਸਦਾ ਪਲਚਦਾ ਹੈ। ਸੱਭਾ ਕਾਲਖ ਦਾਗਾ ਦਾਗ, ਸਾਰੇ ਕਹਿੰਦੇ ਕਾਲਕੀਏ ਪਾਪ ਰੂਪ ਹਨ, ਕਾਲਖ ਪਾਪ ਰੂਪ ਹਨ, ਇਹ ਸਾਰੇ ਪਾਪਾਂ ਰੂਪੀ ਦਾਗਾ ਕਰਕੇ ਦਾਗ ਦਾਗਾ ਨਾ ਕਲੰਕਦਾ ਹੁੰਦਾ ਹੈ, ਦਾਗ ਕਲੰਕੀ ਸਾਰੇ ਪਾਪਾਂ ਰੂਪੀ ਕਲੰਕਾ ਕਰਕੇ ਦਾਗੀ ਹੋ ਰਹੇ ਕਲੰਕੀ ਹੋ ਰਹੇ ਜੀਵ। ਦਾਗ ਦੋਸ਼ ਮੋਹ ਚੱਲਿਆ ਲਾਏ, ਜਿਹੜਾ ਜੀਵ ਹੈ ਦੋਸ਼ਾਂ ਰੂਪੀ ਜਿਹੜਾ ਕਲੰਕ ਹੈ ਮੂੰਹ ਤੇ ਲਾ ਕੇ ਚੱਲਦਾ ਹੈ। ਦਰਗਾਹ ਬੈਸਣ ਨਾਹੀ ਜਾਏ, ਅਗਲੀ ਦਰਗਾਹ ਦੇ ਵਿੱਚ ਬੈਠਣ ਵਾਸਤੇ ਕੋਈ ਚੰਗੀ ਜਗ੍ਹਾ ਇਸ ਨੂੰ ਹਾਸਲ ਨਹੀਂ ਹੁੰਦੀ। ਕਰਮ ਮਿਲੇ ਆਖਣ ਤੇਰਾ ਨਾ, ਜੇ ਕੋਈ ਚੰਗਾ ਨਿਸ਼ਕਾਮ ਕਰਮ ਕੀਤਾ ਹੋਵੇ ਫਿਰ ਗੁਰੂ ਮਿਲ ਜਾਂਦਾ ਹੈ, ਫਿਰ ਤੇਰਾ ਨਾਮ ਆਖਣਾ ਹੁੰਦਾ, ਤੇਰਾ ਨਾਮ ਜਪਣਾ ਹੁੰਦਾ ਹੈ। ਜਿਤ ਲੱਗ ਤਰਨਾ ਹੋਰ ਨਹੀਂ ਥਾ, ਜਿਸ ਨਾਮ ਦੇ ਲੱਗ ਨਾਲ ਲੱਗ ਕੇ ਤਰਨਾ ਹੁੰਦਾ ਹੈ, ਹੋਰ ਤਾਂ ਕੋਈ ਤਰਨ ਦਾ ਥਾਂ ਟਿਕਾਣਾ ਹੈ ਨਹੀਂ ਹੈ। ਜੇ ਕੋ ਡੂਬੈ ਫਿਰ ਹੋਵੇ ਸਾਰ, ਜਿਹੜਾ ਕੋਈ ਆਪਣੇ ਆਪ ਨੂੰ ਕਹਿੰਦਾ ਮੈਂ ਵੀ ਡੁੱਬ ਚੱਲਿਆ ਮੈਨੂੰ ਕੱਢ ਲਵੋ, ਉਹਦੀ ਕਹਿੰਦੇ ਫਿਰ ਖਬਰਸਾਰ ਹੋ ਜਾਂਦੀ ਹੈ, ਉਹਨੂੰ ਡੁੱਬਦੇ ਨੂੰ ਆਵਾਜ਼ ਸੁਣ ਕੇ ਉਹ ਇੱਧਰੋਂ ਉੱਧਰ ਵੀ ਕੱਢੋ ਵੀ ਕੱਢੋ ਇਹਨੂੰ ਬਚਾਓ। ਜਿਹੜਾ ਕਹਿੰਦਾ ਹੇ ਪਰਮੇਸ਼ਰ ਮੈਂ ਡੁੱਬ ਚੱਲਿਆ ਗਰਕ ਚੱਲਿਆ, ਪਰਮੇਸ਼ਰ ਵੱਲੋਂ ਉਹਦੀ ਖਬਰਸਾਰ ਹੋ ਜਾਂਦੀ, ਸਾਰ ਸੰਭਾਲ ਹੁੰਦੀ, ਉਹਨੂੰ ਪਰਮੇਸ਼ਰ ਡੁੱਬਣੋਂ ਬਚਾ ਲੈਂਦਾ ਹੈ। ਨਾਨਕ ਸਾਚਾ ਸਰਬ ਦਾਤਾਰ, ਕਿਉਂਕਿ ਪਰਮੇਸ਼ਰ ਜਿਹੜਾ ਸਾਰਿਆਂ ਦਾ ਸੱਚਾ ਸੁੱਚਾ ਦਾਤਾਰ ਹੈ, ਸਭ ਕੁਝ ਦੇਣ ਵਾਲਾ ਸੱਚਾ ਦਾਤਾ ਹੈ। ਚੌਪਈ ਸ੍ਰੀ ਗੁਰ ਸਰਬ ਸ਼ਬਦ ਮੁਖ ਭਨਾ, ਜਦੋਂ ਗੁਰੂ ਮਹਾਰਾਜ ਨੇ ਸਾਰਾ ਸ਼ਬਦ ਆਪਣੇ ਮੁਖ ਤੋਂ ਕਿਹਾ ਹੈ। ਦੂਸ਼ਣ ਕਰ ਕੁਸ਼ਟੀ ਨਾ ਸੁਣ, ਜਿਹੜਾ ਕੋੜੀ ਫਕੀਰ ਉਸਨੇ ਮੁਖ ਤੋਂ ਚੁੱਪ ਕਰਕੇ ਧਿਆਨ ਨਾਲ ਸ਼ਰਧਾ ਨਾਲ ਸੁਣਿਆ ਸ਼ਬਦ। ਭਈ ਦੇਹ ਤਤਕਾਲ ਅਰੋਗੰ, ਮੁਖੋਂ ਜਿਹੜਾ ਸ਼ਬਦ ਜਦੋਂ ਮਹਾਰਾਜ ਨੇ ਉਚਾਰਿਆ ਤੇ ਇਹਨੇ ਸੁਣਿਆ ਚੁੱਪ ਕਰਕੇ, ਐਸੀ ਸ਼ਬਦ ਦੀ ਕਲਾ ਕੀਰਤਨ ਦੀ ਬੜਕੀ ਅਬੜੀ ਛੇਤੀ, ਕਹਿੰਦੇ ਦੇਹ ਦੀ ਅਰੋਗ ਹੋ ਗਈ ਹੈ, ਤੰਦਰੁਸਤ ਹੋ ਗਿਆ, ਕੋੜ ਕੁੜ ਕਿਧਰੇ ਗਿਆ ਹੈ। ਬਿਨਸ ਗਏ ਮਨ ਕੇ ਸਭ ਸੋਗੰ, ਐਸ ਕਹਿੰਦੇ ਜਿੰਨੇ ਮਨ ਦੇ ਸ਼ੋਕ ਗਮ ਸੀ ਸਭ ਖਤਮ ਹੋ ਗਏ, ਕੋੜੀ ਦੇ ਕੋੜ ਗਿਆ, ਸੁਖੀ ਹੋ ਗਿਆ ਹੈ। ਅਕੀਏ ਵਿੱਚੋਂ ਇਹੋ ਜਿਹੇ ਗ੍ਰੰਥੀ ਭਾਈ ਹੈ, ਕਹਿੰਦੇ ਇਹ ਸ਼ਬਦ ਦਾ ਹੁਕਮ ਨਵਾਂ ਨਹੀਂ ਲੈਣਾ ਚਾਹੀਦਾ, ਇਹ ਜਿਹੜਾ ਸ਼ਬਦ ਹੈ ਨਾ ਕਹਿੰਦੇ ਵੀ ਬੜਾ ਸਖਤ ਹੈ। ਤੇਰਾ ਕਹੀਏ ਇਹੋ ਜਿਹੀਆਂ ਟਕਸਾਲਾਂ ਵਾਲੇ ਵੀ ਕਹਿੰਦੇ ਨੌਵੇਂ ਪਾਤਸ਼ਾਹ ਦਾ ਹੁਕਮਨਾਮਾ ਨਹੀਂ ਲੈਣਾ ਚਾਹੀਦਾ ਕੋਈ ਵੀ, ਆਹ ਜਿਹੜੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਹੈ ਇਹੋ ਜਿਹੇ ਕਹਿੰਦੇ ਉਹ ਨਹੀਂ ਲੈਣੇ ਚਾਹੀਦੇ, ਕਈ ਭਗਤਾਂ ਦੇ ਸ਼ਬਦ ਵੀ ਉਹਨਾਂ ਨੇ ਮੰਨੇ ਹੈ, ਇੱਥੇ ਪੁਸਤਕ ਵੀ ਇੱਕ ਛਪੀ ਹੋਈ ਹੈ, ਉਹਦੇ ਵਿੱਚ ਵੀ ਉਹਨਾਂ ਨੇ ਦੱਸਿਆ ਵੀ ਆਹ ਹੁਕਮਨਾਮਾ ਨਹੀਂ ਲੈਣਾ, ਆਹ ਹੁਕਮਨਾਮਾ ਨਹੀਂ ਲੈਣਾ। ਯਾਨੀ ਇਹੋ ਜਿਹੇ ਆਪਣੇ ਮਨਮਰਜ਼ੀ ਦੇ ਹੁਕਮ ਉਹਨਾਂ ਨੇ ਦੱਸਿਆ ਵੀ ਗੁਰਪੂਰਾ ਕਿਰਪਾ ਧਾਰੀ ਇਹ ਲੈ ਲਓ, ਗੁਰਪੂਰਾ ਚਰਨੀ ਲਾਇਆ ਹਰਮੰਤਨ ਵਸਿਆ ਸੋਈ, ਗੁਰਪੂਰੇ ਕੀਤੀ ਪੂਰੀ ਪਰਮੇਸ਼ਰ ਦਿੱਤਾ ਬੰਨਾ ਦਖਰੋ ਕਾ ਡੇਰਾ ਪੰਨਾ। ਵੀ ਇਹ ਸ਼ਬਦ ਚੰਗੇ ਆ, ਆਹ ਮਾੜੇ ਹੈ, ਇਹ ਨਹੀਂ ਹੁਕਮਨਾਮਾ ਲੈਣਾ ਚਾਹੀਦਾ। ਹੁਣ ਆਹ ਤੁਸੀਂ ਵਿਸਾਖੀ ਸੁਣੋ ਵੀ ਮਹਾਰਾਜ ਨੇ ਉਹ ਸ਼ਬਦ ਪੜ੍ਹਿਆ ਅਤੇ ਕੋਹੜੀ ਦਾ ਕੋਹੜ ਮੇਟਤਾ, ਇਹ ਹੁਣ ਮਾੜਾ ਸ਼ਬਦ ਆ ਭਲਾ। ਪਰ ਇਹ ਜਿਹੜਾ ਅਨਪੜ੍ਹ ਲਾਣਾ ਹੈ ਨਾ, ਇਹ ਵੀ ਬਸ ਬਕਵਾਸ ਕਰੀ ਜਾਂਦਾ, ਇਹ ਹੁਕਮਨਾਮਾ ਨਹੀਂ ਲੈਣਾ ਚਾਹੀਦਾ। ਇਹਦੇ ਨਾਲ ਤਾਂ ਕਹਿੰਦੇ ਬਹੁਤ ਦੂਜੀ ਕਹਿੰਦੇ ਇਸ ਤਰ੍ਹਾਂ ਕਹਿੰਦੇ ਕਲਾ ਵਰਤ ਜਾਂਦੀ, ਬਹੁਤ ਮਾੜਾ ਹੋ ਜਾਂਦਾ। ਕਿੰਨੀ ਅਨਪੜ੍ਹਤਾ, ਕਿੰਨੀ ਅਗਿਆਨਤਾ ਹੈ ਲੋਕਾਂ ਦੀ। ਇਹ ਤਾਂ ਪਿਓ ਜਿਵੇਂ ਕਿਵੇਂ ਆਪਣੇ ਬੱਚੇ ਨੂੰ ਕਿਤੇ ਤਾੜ ਫੜ ਕੇ ਵੀ ਸਮਝਾਉਂਦਾ, ਕਿਤੇ ਪ੍ਰੇਮ ਨਾਲ ਵੀ ਸਮਝਾਉਂਦਾ ਹੈ। ਉਹ ਮਹਾਰਾਜ ਨੇ ਕਿਤੇ ਸਾਨੂੰ ਬਾਪੂ ਵਾਂਗੂੰ ਧਾਰ ਤੁੜ ਕੇ ਵੀ ਸਮਝਾਇਆ, ਕਿਤੇ ਪ੍ਰੇਮ ਪਿਆਰ ਨਾਲ ਵੀ ਸਮਝਾਇਆ ਬਾਣੀ ਰਾਹੀਂ। ਸਾਰੇ ਜਿਹੜੇ ਸ਼ਬਦ ਆ ਸਾਡੇ ਭਲੇ ਲਈ ਹੈ, ਕੋਈ ਸ਼ਬਦ ਸਖਤ ਨਹੀਂ ਹੈ, ਸਾਰੇ ਸ਼ਬਦ ਜੀਵਨ ਸਵਾਰਨ ਵਾਲੇ ਹੈ। ਕੋਈ ਅੱਜ ਦੇ ਪ੍ਰੇਮ ਪਿਆਰ ਨਾਲ ਪੜ੍ਹ ਲੈਣਾ ਚਾਹੀਏ। ਗੁਰੂ ਕਾ ਹੁਕਮਨਾਮਾ ਪਰਮੇਸ਼ਰ ਦਾ ਮਹਾਂਵਾਕ ਜਾਣ ਕੇ ਨਿਰਮਲ ਭਈ ਮਨੀਖਾ ਤਬ ਹੀ। ਇਸ ਕਰਕੇ ਕਹਿੰਦੇ ਸ਼ਬਦ ਸੁਣਦਿਆਂ ਸਾਰ ਜਿੱਥੇ ਕੋੜ ਕਿਧਰੇ ਗਿਆ, ਉੱਥੇ ਕਹਿੰਦੇ ਜਿਹੜੀ ਮਨ ਬੁੱਧੀ ਸੀ ਉਹ ਵੀ ਐਨ ਨਿਰਮਲ ਹੋ ਗਈ, ਸਾਫ਼ ਸੁਥਰੀ ਹੋ ਗਈ, ਆਤਮ ਵਿਸ਼ੈਣੀ ਬੁੱਧ ਬਣ ਗਈ ਹੈ। ਮਨ ਮਲੀਨਤਾ ਨਾਸੀ ਸਭ। ਜਿਹੜੀ ਮਨ ਦੀ ਮਲੀਨਤਾ ਹੀ ਸੀ, ਮਨ ਮੈਲਾ ਸੀ, ਮਨ ਮੈਲਾ ਸਭ ਕੁਛ ਮੈਲਾ ਤਨ ਧੋਤਾ ਮਨ ਹਸ਼ਾ, ਉਹ ਕਿਧਰੇ ਚਲੀ ਗਈ ਹੈ। ਭਈ ਭੋਰ ਪਾਹੁਲ ਪਗ ਲੀਨੀ। ਜਦੋਂ ਸਵੇਰ ਹੋਈ ਆ, ਕੋੜੀ ਫਕੀਰ ਨੇ ਉੱਠ ਕੇ ਮਹਾਰਾਜ ਦੇ ਚਰਨਾਂ ਦੀ ਪੌਲ ਲੈ ਲਈ। ਹਿਰਦੈ ਜਾਗੀ ਭਗਤ ਨਵੀਂ। ਜਦੋਂ ਚਰਨ ਪਾਉ ਲਈ ਸਿੱਖ ਸਜਿਆ, ਹਿਰਦੇ ਵਿੱਚ ਨਵੀਂ ਭਗਤੀ ਪ੍ਰੇਮਾ ਭਗਤੀ ਪ੍ਰਗਟ ਹੋਏ ਆਈ ਹੈ। ਪ੍ਰਗਟੀ ਨਗਰ ਵਿਖੈ ਸੁਧ ਸੋ। ਇਧਰ ਦੇ ਪਾਲਪੁਰ ਸ਼ਹਿਰ ਦੇ ਵਿੱਚ ਵੀ ਜਿਹੜੀ ਖਬਰ ਪ੍ਰਗਟ ਹੋ ਗਈ ਹੈ ਵੀ ਬਾਹਰ ਵੀ ਗੁਰੂ ਨਾਨਕ ਨਾਮ ਦੇ ਸੰਤ ਆਏ, ਉਹਨਾਂ ਨੇ ਕੋੜੀ ਫਕੀਰ ਨੂੰ ਰਾਜੀ ਕਰਤਾ, ਤੰਦਰੁਸਤ ਕਰ ਦਿੱਤਾ। ਜਿਹੜੀ ਮਨ ਦੀ ਮਲੀਨਤਾ ਉਹ ਵੀ ਨਾਸ ਕਰਦੀ, ਬੁੱਧੀ ਉਹਨਾਂ ਬੜੀ ਆਤਮ ਵਿਸ਼ੈਣੀ ਬਣਾ ਕੇ ਬ੍ਰਹਮ ਗਿਆਨੀ ਬਣਾ ਕੇ ਰੱਖਦਾ। ਜਦੋਂ ਦਪਾਲਪੁਰ ਦੇ ਲੋਕਾਂ ਨੂੰ ਪਤਾ ਚੱਲਿਆ, ਖਬਰ ਹੋਈ ਹੈ, ਵਿਖਣ ਦਰਸ ਆਏ ਸਭ ਕੋ। ਸਾਰੇ ਦਪਾਲਪੁਰ ਦੇ ਮਾਈ ਭਾਈ ਮਹਾਰਾਜ ਦੇ ਦਰਸ਼ਨ ਕਰਨ ਲਈ ਆਏ ਹਨ। ਆਨ ਉਪਾਇਨ ਧਰੈ ਅਕਾਰੀ। ਇੱਥੇ ਤਾਂ ਮਹਾਰਾਜ ਨੂੰ ਬੈਠਣ ਨਹੀਂ ਨਾ ਦਿੰਦੇ ਸੀ, ਉੱਥੇ ਮਹਾਰਾਜ ਦੇ ਅੱਗੇ ਲਿਆ ਲਿਆ ਕੇ ਭੇਟਾਂ ਮਾਰ ਰੱਖ ਰਹੇ। ਸੰਤੋ ਬਖਸ਼ਾ ਭੂਲ ਹਮਾਰੀ। ਨਾਲ ਕਹਿੰਦੇ ਹੇ ਸੰਤੋ, ਸਾਥੋਂ ਕੱਲ ਭੁੱਲ ਗਲਤੀ ਹੋ ਗਈ, ਤੁਹਾਨੂੰ ਮਹਾਰਾਜ ਅਸੀਂ ਇੱਥੋਂ ਉਠਾਉਂਦੇ ਰਹੇ, ਉਹ ਸਾਨੂੰ ਮਾਫ਼ ਕਰ ਦਿਓ। ਸੇਵਕ ਕਰੀਏ ਸ਼ਰਨ ਤੁਮਾਰੀ। ਮਹਾਰਾਜ ਅਸੀਂ ਤੁਹਾਡੀ ਸ਼ਰਨ ਆ ਪਏ ਹਾਂ, ਸਾਨੂੰ ਆਪਣੇ ਸੇਵਕ ਬਣਾ ਲਈਏ। ਜੇ ਕਿਤੇ ਦਰਵਾਸੇ ਰਖੀ ਹੁੰਦਾ ਫਿਰ ਤਾਂ ਦਿੰਦਾ ਸਰਾਫ ਹੀ, ਵੀ ਮਰ ਜਾਓ ਮੁੱਕ ਜਾਓ, ਤੁਹਾਡੀ ਕੋਲ ਨਾ ਸੀ। ਇਹ ਤਾਂ ਗੁਰੂ ਨਾਨਕ ਦੀਆਂ ਵਡਿਆਈਆਂ ਵੀ ਜਿਹੜੇ ਉਹ ਥਾਂ ਨਹੀਂ ਬੈਠਣ ਵਾਲੇ, ਉਹਨਾਂ ਨੂੰ ਸਿੱਖੀ ਬਖਸ਼ ਕੇ ਉਹਨਾਂ ਨੂੰ ਧਾਰ ਰਹੇ ਹੈ। ਦਰਸ ਅਮੋਘ ਪਰ ਉਪਕਾਰੀ। ਮਹਾਰਾਜ ਤੁਹਾਡੇ ਤਾਂ ਦਰਸ਼ਨੀ ਅਮੋਘ ਕੀ ਹੈ, ਸਫਲ ਹੈ, ਤੁਸੀਂ ਬਹੁਤ ਵੱਡੇ ਪਰਪਕਾਰੀ ਹੋ। ਸੁਣ ਕਰ ਤਿੰਨ ਕੀ ਬਿਨੈ ਵਿਸਾਲਾ। ਦਪਾਲਪੁਰ ਜਿਹੜੇ ਸ਼ਹਿਰ ਦੇ ਲੋਕ, ਉਹਨਾਂ ਦੇ ਬੇਨਤੀਆਂ ਦੇ ਲਫ਼ਜ਼ਾਂ ਨੂੰ ਸੁਣ ਕੇ ਸਤਿਗੁਰੂ ਨੇ ਸਭ ਕੋ ਪਾਹਲ ਦੇ ਤਤਕਾਲਾ। ਗੁਰੂ ਨਾਨਕ ਸਾਹਿਬ ਚੱਟ ਸਾਰਿਆਂ ਨੂੰ ਆਪਣੀ ਚਰਨ ਪੌਲ ਦੇ ਕੇ ਸਿੱਖੀ ਬਖਸ਼ ਦਿੱਤੀ ਹੈ, ਸਿੱਖ ਬਣਾ ਲਏ ਹੈ। ਸਤ ਨਾਮ ਕੋ ਜਾਪ ਸੁਣਾਇਓ। ਇਹ ਸੁਣਾਇਆ ਉਪਦੇਸ਼ ਵੀ ਨਾ ਧੋ ਕੇ, ਸਤਨਾਮ ਵਾਹਿਗੁਰੂ ਦਾ ਜਾਪ ਤੁਸਾਨੇ ਕਰਨਾ ਹੈ। ਕਰਨੋ ਨਿਤ ਸਤਸੰਗ ਬਤਾਇਓ। ਇਹ ਦੱਸਿਆ ਵੀ ਹਮੇਸ਼ਾ ਇਸ਼ਨਾਨ ਆਦਿ ਕਰਕੇ ਸਾਧ ਸੰਗਤ ਵੀ ਜਾਣਾ ਹੈ, ਤੇ ਕਥਾ ਕੀਰਤਨ ਸੁਣਨਾ ਹੈ ਬਣ ਕੇ ਛਕਣਾ ਤਸਾਨ ਬਹਰੋ ਕੀਨੋ ਗਮਨ ਅਗਾਰੀ। ਇਸ ਤਰ੍ਹਾਂ ਮਹਾਰਾਜ ਨੇ ਉਪਦੇਸ਼ ਦੇ ਕੇ ਇਸ ਤੋਂ ਬਾਅਦ ਅੱਗੇ ਚਾਲਾ ਮਾਰਿਆ। ਤਿੰਨ ਚਰਨਨ ਪਰ ਕਬ ਬਲਿਹਾਰੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਐਸੇ ਜੋ ਗੁਰੂ ਨਾਨਕ ਸਾਹਿਬ ਪਰਉਪਕਾਰੀ ਹੈ, ਇਹੋ ਜਿਹੇ ਕੋੜੀਆਂ ਦੇ ਕੋੜ ਮੇੜ ਕੇ ਤੇ ਦੀਪਾਲਪੁਰੀਆਂ ਵਰਗਾਂ ਲੋਕਾਂ ਪੜੂਆਂ ਨੂੰ ਸਿੱਖੀ ਬਖਸ਼ ਕੇ ਸਤਸੰਗਤ ਕਾਇਮ ਕਰਕੇ ਚੱਲੇ ਹੈ, ਜਿਹਨਾਂ ਚਰਨਾਂ ਨਾਲ ਚੱਲੇ ਹੈ। ਕਵੀ ਜੀ ਕਹਿੰਦਾ ਮੈਂ ਉਹਨਾਂ ਚਰਨਾਂ ਤੋਂ ਬਲਹਾਰੀ ਜਾਂਦਾ, ਸਦਕੇ ਜਾਂਦਾ ਵੀ ਆਪ ਤਾਂ ਗੁਰੂ ਨਾਨਕ ਸਾਹਿਬ ਧੰਨ ਧੰਨ ਹੈ, ਉਹਨਾਂ ਦੇ ਚਰਨ ਵੀ ਮਹਾਨ ਹੈ। ਜਿਹਨਾਂ ਚਰਨਾਂ ਕਰਕੇ ਜਾਣ ਕਰਕੇ ਕਿੰਨਾ ਕਰੋੜਾਂ ਜੀਆਂ ਦਾ ਭਲਾ ਹੋ ਗਿਆ ਹੈ। ਕਵੀ ਜੀ ਨੇ ਪ੍ਰਸੰਗ ਨੂੰ ਇੱਥੇ ਸਮਾਪਤ ਕਰਦਿਆਂ ਆਪਣੇ ਅੰਦਰਲੀ ਦੇਰੀ ਅਥਾਹ ਸ਼ਰਧਾ ਹੈ ਉਹ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਜਿਣਾਈ ਹੈ ਵੀ ਉਹਨਾਂ ਚਰਨਾਂ 'ਤੇ ਮੈਂ ਵੀ ਬਲਹਾਰੀ ਜਾਂਦਾ, ਜਿਹੜੇ ਚਰਨ ਇਉਂ ਜਾ ਕੇ ਬੇਅੰਤ ਸਾਡੇ ਕਲਯੁਗੀ ਜੀਵਾਂ ਦਾ ਉਧਾਰ ਕਰੀ ਜਾ ਰਹੇ ਹੈ। ਸੋ ਇਹ ਪ੍ਰਸੰਗ ਇੱਥੇ ਸਮਾਪਤ ਹੋਇਆ। ਅਗਲਾ ਪ੍ਰਸੰਗ ਜਿਵੇਂ ਮਹਾਰਾਜ ਨੂੰ ਸਾਧੂ ਸੰਤ ਆ ਕੇ ਮਿਲੇ ਅਤੇ ਉਹ ਸਾਰੇ ਸਾਧੂਆਂ ਸੰਤਾਂ ਨੂੰ ਨਾਲ ਲੈ ਕੇ ਮਹਾਰਾਜ ਏਮਨਾਬਾਦ ਚਲੇ ਗਏ ਸੀ, ਜਿੱਥੇ ਏਮਨਾਬਾਦ ਵਿੱਚ ਭਾਈ ਲਾਲੋ ਜੀ ਰਹਿ ਰਹੇ ਸੀ, ਉਹਦੇ ਕੋਲ ਦੂਜੀ ਵਾਰ ਆਪ ਜੀ ਗਏ। ਸੋ ਜਿਸ ਤਰ੍ਹਾਂ ਇੱਥੇ ਕੋਈ ਬੜੀ ਭਾਰੀ ਤਕੜੀ ਘਟਨਾ ਵਾਪਰੀ ਸੀ, ਉਹ ਸਾਧੂਆਂ ਸੰਤਾਂ ਨੂੰ ਦਿਖਾਉਣ ਕਰਕੇ ਬੇਨਤੀ ਉਹ ਐਸਾ ਭਾਣਾ ਵਰਤ ਗਿਆ ਸੀ, ਬੇਨਤੀਆਂ ਨੂੰ ਤਕਲੀਫ ਹੋ ਗਈ, ਬੇਨਤਾਂ ਦਾ ਖਾਤਮਾ ਹੋ ਗਿਆ ਸੀ, ਜਿਹਦੇ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਕਈ ਸ਼ਬਦ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤੇ, ਤਲੰਗ ਰਾਗ ਵਿੱਚ ਵੀ, ਆਸਾ ਰਾਗ ਵਿੱਚ ਵੀ। ਸੋ ਜਿਵੇਂ ਮਹਾਰਾਜ ਉੱਥੇ ਗਏ ਉੱਥੇ ਪ੍ਰਸੰਗ ਹੋਇਆ, ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਸੁਣ ਲਵਾਂਗੇ। ਅਜੇ ਥੀ ਸਮਾਪਤੀ ਹੈ। ਸਤਨਾਮ ਕੋ ਜਾਪ ਸੁਣਾਇਓ, ਕਰਨੋ ਨਿਤ ਸਤਸੰਗ ਬਤਾਇਓ, ਬਹਰੋ ਕੀਨੋ ਗਮਨ ਅਗਾਰੀ, ਤਿੰਨ ਚਰਨਨ ਪਰ ਕਬ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚੁਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ, ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਦਾਰਾ ਆਧਾਰ, ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀਏ ਪਰੋ। ਆਏ ਪ੍ਰਭ ਸ਼ਰਣਾਂਗਤੀ, ਕਿਰਪਾ ਨਿਦ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾ ਜਿਹੈ, ਚੜ੍ਹੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰ ਉਤਾਰ।